ਦੋਹਰਾ। ਅਗਲੇ ਦਿਨ ਸ੍ਰੀ ਸਤਿਗੁਰੂ ਬੈਠੇ ਸੰਗਤ ਬੀਚ, ਕਰਤ ਕਿਰਤਾਰਥ ਸੇਵਕਨ ਦਰਸਤ ਊਚਰੂ ਨੀਚ। ਅਗਲੇ ਦਿਨ ਸ੍ਰੀ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਪਾਵਨ ਪਵਿੱਤਰ ਇਤਿਹਾਸ ਸਤਿਗੁਰੂ ਅੰਗਦ ਸਾਹਿਬ ਜੀ ਦਾ ਲੜੀਵਾਰ ਰੂਪ ਵੀ ਚੱਲ ਰਿਹਾ ਹੈ। ਕੱਲ੍ਹ ਸੰਗਰਾਂਦ ਦਾ ਦਿਹਾੜਾ ਹੋਣ ਕਰਕੇ ਆਪਾਂ ਇਹ ਇਤਿਹਾਸ ਨਹੀਂ ਪੜ੍ਹ ਸਕੇ, ਕਿਉਂਕਿ ਸੰਗਰਾਂਦ ਵਾਲੇ ਦਿਹਾੜੇ ਸੰਪੂਰਨ ਬਾਰਾਂਮਾਂ ਦਾ ਪਾਠ ਕਰਕੇ ਜੋ ਮਹੀਨੇ ਦੀ ਵਿਚਾਰ ਹੈ ਉਹ ਕਰੀ ਕਰਾਈ ਜਾਂਦੀ ਹੈ। ਉਹ ਸੰਸਾਰ ਕੱਲ੍ਹ ਬਾਰਾਂ ਮਾਹਾਂ ਦੀ ਵੀ ਵਿਚਾਰ ਹੋਈ ਸੀ। ਅੱਜ ਆਪਾਂ ਅੱਗੇ ਫਿਰ ਜੋ ਇਤਿਹਾਸ ਪਰਸੋਂ ਪਿੱਛੇ ਛੱਡਿਆ ਸੀ ਉੱਥੋਂ ਅੱਗੇ ਪ੍ਰਾਰੰਭ ਕਰ ਰਹੇ ਹਾਂ। ਜਿਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਗੁਰੂ ਅੰਗਦ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਆ ਕੇ 12 ਸਾਲ ਤੱਕ ਲੱਕ ਬੰਨ੍ਹ ਕੇ ਮਹਾਨ ਸੇਵਾ ਕੀਤੀ, ਜਿਸ ਸੇਵਾ ਵਿੱਚ ਆਪ ਜੀ ਐਨ ਪੂਰੇ ਉਤਰੇ, ਪਰਖ ਵਿੱਚ ਪੂਰੇ ਉਤਰ ਗਏ, ਮਹਾਨ ਸ਼ਕਤੀ ਵੀ ਹਾਸਲ ਹੋ ਗਈ। ਇਸੇ ਤਰ੍ਹਾਂ ਪਰਖ ਵਾਸਤੇ ਬੜੀ ਬਾਰਿਸ਼ ਆਪ ਜੀ ਵੱਲੋਂ ਆ ਗਈ, ਚੱਕਰ ਹਨੇਰੀ ਹੋਇਆ ਹੈ। ਇਸ ਤਰ੍ਹਾਂ ਫਿਰ ਵੀ ਸੇਵਾ ਵਿੱਚ ਨਹੀਂ ਆਲਸ, ਉਸੇ ਤਰ੍ਹਾਂ ਨਿਰਾਸ਼ ਹੋ ਕੇ ਅੰਮ੍ਰਿਤ ਵੇਲੇ ਜਲ ਦਾ ਕੜਾ ਇਸ਼ਨਾਨ ਲਈ ਆ ਰਹੇ ਸਨ। ਰਸਤੇ ਵਿੱਚ ਜਿਹੜਾ ਜਲਾ ਹੈ ਉਹਦਾ ਘਰ ਸੀ ਉਹ ਕੁੱਪ ਹਨੇਰਾ ਹੋਣ ਕਰਕੇ ਰਸਤਾ ਭੁੱਲ ਗਏ ਨੇ। ਉਹ ਕਿਲੇ ਵਿੱਚ ਪੈ ਆਪ ਜੀ ਦਾ ਚਰਨ ਲੱਗੇ, ਅੜਕ ਕੇ ਡਿੱਗ ਪਏ। ਪਰ ਤੁਹਾਨੂੰ ਗੁਰੂ ਅਮਰਦਾਸ ਸਾਹਿਬ ਜੀ ਉਹ ਜਿਹੜੀ ਚਲਦੀ ਸੇਵਾ ਉਹਦੇ ਵਿੱਚ ਵਿਘਨ ਨਹੀਂ ਪੈਣ ਦਿੱਤਾ, ਘੜੇ ਨੂੰ ਸੰਭਾਲ ਕੇ ਸਹੀ ਸਲਾਮਤ ਰੱਖਿਆ ਹੈ। ਇਸ ਤਰ੍ਹਾਂ ਕਲਾ ਕੌਣ ਤੋਂ ਜਿਹੜਾ ਜਲਾ ਹੈ ਉਹ ਬਾਹਰ ਆ ਕੇ ਬੋਲਿਆ ਵੀ ਕੌਣ ਹੈ, ਚੋਰ ਹੈ, ਹੋਰ ਕੋਈ ਹੈ, ਦੱਸੇ। ਆਪ ਜੀ ਨੇ ਨਿਮਰਤਾ ਨਾਲ ਕਹਿ ਰਿਹਾ ਵੀ ਮੈਂ ਗੁਰੂ ਕਾ ਸੇਵਕ ਹਾਂ, ਜਲ ਲੈ ਕੇ ਜਾ ਰਿਹਾ ਹਾਂ। ਉਸ ਵੇਲੇ ਜਲਾਹੇ ਨੇ ਕਿਹਾ ਵੀ ਐਸਾ ਕਿਹੜਾ ਸੌਣ ਸੇਵਕ ਹੈ ਜਿਹੜਾ ਹਨੇਰੇ ਵਿੱਚ ਇੰਨੇ ਤੜਕੇ ਫਿਰ ਰਿਹਾ ਹੈ। ਜਲਾਹੀ ਨੇ ਤਰਕ ਨਾਲ ਫਿਰ ਕਹਿੰਦੇ ਹੋਰ ਕੌਣ ਹੋਣਾ ਹੈ, ਇਹ ਤਾਂ ਅਮਰੂ ਨਸਾਵਾ ਫਿਰਦਾ, ਨਾ ਜਿਹਨੂੰ ਦਿਨੇ ਨਾ ਰਾਤ ਨੂੰ ਚੈਨ ਹੈ। ਇਸ ਤਰ੍ਹਾਂ ਲੋਕ ਲਜਿਆ ਛੱਡ ਕੇ ਕਾਨ ਟੋਟ ਤੋਂ ਉੱਪਰ ਹੋ ਕੇ ਇਹ ਦਿਨੇ ਰਾਤ ਭੜਕੀ ਜਾ ਰਹੇ ਨੇ। ਆਪ ਜੀ ਨੇ ਸਹਿਜੇ ਬਚਨ ਕਹਿ ਦਿੱਤਾ ਵੀ ਤੂੰ ਤਾਂ ਕਮੜੀ ਚਮੜੀ ਹੈ, ਇਹ ਮੈਂ ਕੋਈ ਨਿਥਾਵਾ ਸੁਣੋ, ਮੈਂ ਤਾਂ ਸਰੂਪ ਰੂਪੀ ਥਾਂ ਵਾਲਾ ਹੋਇਆ ਬੈਠਾ ਹਾਂ। ਇੱਧਰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਸਾਰੇ ਜਿਹੜੇ ਨਿਮਰਤਾ ਵਾਲੇ ਬਚਨ ਸੁਣ ਲਏ ਨੇ, ਇਸ਼ਨਾਨ ਕੀਤਾ ਹੈ, ਦੀਵਾਨ ਸਜਾਇਆ, ਬਾਅਦ ਵਿੱਚ ਪੁੱਛ ਪੜਤਾਲ ਕਰ ਲਈ। ਜਲਾਹੇ ਨੇ ਸੱਚੋ ਸੱਚ ਕਹਿ ਦਿੱਤਾ ਕਿ ਮਹਾਰਾਜ ਇਸ ਤਰ੍ਹਾਂ ਘਟਨਾ ਵਾਪਰੀ ਸੀ, ਤੁਹਾਡੇ ਦਾਸ ਨੇ ਆਹ ਬਚਨ ਕਹਿ ਦਿੱਤਾ, ਇਹ ਮਹਾਰਾਜ ਕਮਲੀ ਹੋ ਗਈ ਸੀ, ਇਹ ਤਾਂ ਆਪ ਜੀ ਦੇ ਦਰਸ਼ਨ ਕਰਕੇ ਹੁਣ ਠੀਕ ਠਾਕ ਹੋਈ ਹੈ। ਗੁਰੂ ਅਮਰਦਾਸ ਸਾਹਿਬ ਜੀ ਨੇ ਪੁੱਛਿਆ ਕਿ ਇਹ ਗੱਲ ਇਸ ਤਰ੍ਹਾਂ ਹੀ ਹੋਈ ਹੈ? ਕਹਿੰਦੇ ਮਹਾਰਾਜ ਬਿਲਕੁਲ ਸੱਚ, ਇਹਨੂੰ ਮੈਨੂੰ ਨਸਾਵਾਂ ਕਿਉਂ ਕਿਹਾ? ਜਿੰਨਾ ਚਿਰ ਮੈਂ ਆਪ ਜੀ ਦੀ ਹਜ਼ੂਰੀ ਵਿੱਚ ਆ ਕੇ ਸਰੂਪ ਰੂਪੀ ਥਾਂ ਨਹੀਂ ਪ੍ਰਾਪਤ ਕੀਤਾ ਸੀ, ਗੁਰਮੰਤਰ ਨਹੀਂ ਲਿਆ ਸੀ, ਉਹਨਾਂ ਚਿਰ ਤਾਂ ਠੀਕ ਸੀ, ਤਾਂ ਮੈਂ ਸੋਹਣੇ ਥਾਂ ਬੜਾ ਬਣਿਆ ਹੈ। ਇਸ ਕਰਕੇ ਮਹਾਰਾਜ ਸਹਿਜੇ ਬਚਨ ਨਿਕਲਿਆ ਵੀ ਤੂੰ ਤਾਂ ਕਮਲੀ ਹੈ, ਬੋਰੀ ਹੈ, ਜਿਹੜਾ ਐਸਾ ਬਚਨ ਕਹਿ ਰਹੀ ਹੈ ਯੋਗਤਾ ਵਾਲਾ ਨਹੀਂ ਹੈ, ਉਹ ਆਪ ਜੀ ਨੇ ਬਖਸ਼ ਦੇਣਾ। ਅਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਸੁਣ ਕੇ ਬਹੁਤ ਪ੍ਰਸੰਨ ਹੋਏ, ਕਹਿਣ ਲੱਗੇ ਵੀ ਇਹ ਤਾਂ ਨਸਾਵੇਂ ਨਹੀਂ, ਇਹ ਤਾਂ ਨਸਾਵਿਆਂ ਦੇ ਥਾਣ ਹੋਣਗੇ, ਨਿਮਾਣਿਆਂ ਦੇ ਮਾਣ ਹੋਣਗੇ, ਨਿਤਰਿਆਂ ਦੀ ਥਿਰ ਹੋਣਗੇ, ਨਿਊਟਿਆਂ ਦੀ ਓਟ ਹੋਣਗੇ, ਨਿਆਸਰਿਆਂ ਦੇ ਆਸਰੇ ਹੋਣਗੇ, ਨਿਗਤਿਆਂ ਦੀ ਗੱਤ ਕਰਨ ਵਾਲੇ, ਨਪੱਤਿਆਂ ਦੀ ਇੱਜ਼ਤ ਬਰੋ ਬਖਸ਼ਣ ਵਾਲੇ ਹੋਣਗੇ। ਇਸ ਤਰ੍ਹਾਂ ਬਾਰਾਂ ਵਾਰ ਆਪ ਜੀ ਨੇ ਮੁਖਾਰ ਬਿੰਦ ਰਾਹੀਂ ਦਿੱਤੇ। ਉਹ ਪ੍ਰਸੰਗ ਸੁਣਿਆ ਸੀ, ਜਿਵੇਂ ਗੋਂਦਾ ਖੱਤਰੀ ਗੁਰੂ ਮਹਾਰਾਜ ਦੀ ਚਰਨ ਛਰਨ ਵਿੱਚ ਚੱਲ ਕੇ ਆਇਆ, ਇਸ ਦੇ ਨਾਲ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਗੋਇੰਦਵਾਲ ਨਗਰ ਵਸਾਉਣ ਲਈ ਭੇਜਿਆ। ਉਹ ਪ੍ਰਸੰਗ ਆ ਰਿਹਾ ਹੈ, ਜਿਵੇਂ ਵੀ ਆਉਂਦਾ ਆਪਾਂ ਮਨ ਚਿਤ ਲਾ ਕੇ ਸੁਣੀਏ ਜੀ। ਅਗਲੇ ਦਿਨ ਸ੍ਰੀ ਸਤਿਗੁਰੂ, ਜਦੋਂ ਅਗਲਾ ਦਿਨ ਹੋਇਆ ਹੈ, ਗੁਰੂ ਅੰਗਦ ਸਾਹਿਬ ਸਤਿਗੁਰੂ ਮਹਾਰਾਜ ਜੀ ਬੈਠੇ ਸੰਗਤ ਬੀਚ, ਦੀਵਾਨ ਲਾ ਕੇ ਸਿੱਖ ਸੰਗਤਾਂ ਵਿੱਚ ਆਪ ਜੀ ਜੀ ਸਜ ਰਹੇ ਸਨ, ਬੈਠ ਰਹੇ ਸਨ। ਕਰਤ ਕਰਤਾਰਥ ਸੇਵਕਨ, ਜਿੰਨੇ ਵੀ ਗੁਰੂ ਕੇ ਸਿੱਖ ਸੇਵਕ ਹੈ ਉਹਨਾਂ ਨੂੰ ਸਫਲ ਨਿਹਾਲ ਕਰ ਰਹੇ ਨੇ। ਦਰਸ਼ਤ ਪੂਜ ਰੂ ਨੀਚ, ਇਸ ਕਰਕੇ ਜਿਹੜੇ ਕੋਈ ਬਹੁਤ ਆਪਣੇ ਆਪ ਨੂੰ ਉੱਚੀ ਜਾਤੀ ਵਾਲੇ ਸਮਝਣ ਵਾਲੇ, ਉਹ ਵੀ ਦਰਸ਼ਨ ਕਰਨ ਵਾਲੇ, ਨੀਚ ਕੰਮ ਕਰਨ ਵਾਲੇ ਕੋਈ ਨੀਚ ਜਾਤ ਵਿੱਚੋਂ ਹਨ, ਉਹ ਵੀ ਦਰਸ਼ਨ ਕਰ ਰਹੇ ਹਨ। ਚੌਪਈ ਇੱਕ ਗੋਂਦਾ ਖੱਤਰੀ ਤੇ ਆਇਓ, ਇਸ ਤਰ੍ਹਾਂ ਇੱਕ ਗੋਂਦਾ ਨਾਮ ਦਾ ਜਿਹੜਾ ਖੱਤਰੀ ਜਾਤ ਦਾ ਸੀ, ਇਹ ਚੌਧਰੀ ਸੀ ਨਗਰ ਦਾ, ਅਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਚਰਨ ਛਰਨ ਸ੍ਰੀ ਖਡੂਰ ਸਾਹਿਬ ਵਿੱਚ ਉੱਥੇ ਚੱਲ ਕੇ ਆਇਆ ਹੈ। ਦਰਸ਼ਨ ਦੇਖਤ ਸੀਸ ਨਿਵਾਇਓ, ਆ ਗੁਰੂ ਅੰਗਦ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਸ਼ਨ ਦਾਰ ਦੇਖ ਕੇ ਕਰਕੇ ਇਸਨੇ ਸ਼ਰਧਾ ਨਾਲ ਸੀਸ ਨਿਵਾਇਆ ਹੈ। ਹੱਥ ਜੋੜ ਕਰ ਬਿਨੈ ਬਖਾਨੀ, ਉਸ ਤੋਂ ਬਾਅਦ ਦੋਵੇਂ ਹੱਥ ਜੋੜ ਕੇ ਸਤਿਗੁਰੂ ਅੰਗਦ ਸਾਹਿਬ ਮਹਾਰਾਜ ਜੀ ਅੱਗੇ ਬੇਨਤੀ ਦੇ ਲਫ਼ਜ਼ ਕਹੇ ਹੈ। ਸ੍ਰੀ ਗੁਰ ਤੁਮਰੀ ਸਿਫਤ ਮਹਾਨੀ, ਇਹ ਸਵਾਏ ਮਾਨ ਸਤਿਗੁਰੂ ਅੰਗਦ ਸਾਹਿਬ ਜੀ ਦੀ ਆਪ ਜੀ ਦੀ ਮਹਾਨ ਸਿਫਤ ਸਲਾਘਾ ਸੁਣੀ ਜਾਂਦੀ ਹੈ। ਸੁਣਤ ਰਹਿਓ ਬਹੁ ਲੋਕ ਪਨੰਤੇ, ਮਾਰਾ ਇਲਾਕੇ ਦੇ ਲੋਕ ਆਪ ਜੀ ਦੀ ਸਿਫਤ ਕਰਦੇ ਰਹੇ, ਮੈਂ ਕੰਨਾਂ ਨਾਲ ਸੁਣਦਾ ਰਿਹਾ ਹਾਂ। ਕਰਹਿ ਸਰਾਹਨ ਜੇ ਮਤਵੰਤੇ, ਚੰਗੇ ਚੰਗੇ ਅਕਲ ਵਾਲੇ ਬੁੱਧਵਾਨ ਸਿਆਣੇ ਪੁਰਸ਼ ਆਪ ਜੀ ਦੀ ਬੜੀ ਸਲਾਘਾ ਕਰਦੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਗੁਰਤਾ ਗੱਦੀ ਦੇ ਤਖ਼ਤ ਉੱਪਰ ਗੁਰੂ ਅੰਗਦ ਸਾਹਿਬ ਜੀ ਸਵਾਏ ਮਾਨ ਹੈ, ਜੈਸੇ ਗੁਰੂ ਨਾਨਕ ਸਾਹਿਬ ਜੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਸੀ, ਜਾਹਰ ਪੀਰ ਜਗਤ ਗੁਰੂ ਬਾਬਾ ਸੀ, ਉਸੇ ਤਰ੍ਹਾਂ ਦੇ ਅਜਰਜਰ ਸ਼ਕਤੀਆਂ ਨੂੰ ਜਰਨ ਵਾਲੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਹਨ, ਉਹ ਜਸ ਕਰਦੇ ਹਨ। ਗੁਪਤ ਪ੍ਰਗਟ ਜਗ ਜੀਵ ਵਿਸਾਲਾ, ਇਹ ਵੀ ਕਦੇ ਕਹਿੰਦੇ ਹਨ ਵੀ ਜਿੰਨੇ ਸੰਸਾਰ ਦੇ ਵਿੱਚ ਜੀਵ ਕੋਈ ਗੁਪਤ ਰਹਿਣ ਵਾਲੇ ਹੈ, ਕੋਈ ਪ੍ਰਗਟ ਸੁਰ ਸਰੀਰ ਵਾਲੇ ਹਨ, ਸਭ ਸਤਿਗੁਰ ਕੀ ਆਇਸ ਚਾਲ ਹੈ, ਭਾਵੇਂ ਗੁਪਤ ਸਰੀਰ ਹੈ ਭਾਵੇਂ ਕੋਈ ਪ੍ਰਗਟ ਹੈ ਦਿਸਣ ਵਾਲੇ ਹੈ, ਸਾਰੇ ਗੁਰੂ ਅੰਗਦ ਸਾਹਿਬ ਜੀ ਦੀ ਆਗਿਆ ਵਿੱਚ ਚੱਲਦੇ ਹੈ। ਮੇਰੋ ਗ੍ਰਾਮ ਉਜਾਰ ਪਰਿਓ ਹੈ, ਇਹ ਸਤਿਗੁਰੂ ਅੰਗਦ ਸਾਹਿਬ ਮਹਾਰਾਜ ਜੀ ਮੇਰਾ ਜਿਹੜਾ ਨਗਰ ਸੀ ਉਹ ਇਸ ਵੇਲੇ ਉਜੜ ਉਜਾੜਿਆ ਪਿਆ ਹੋਇਆ ਹੈ, ਸਰਬ ਭੂਤ ਨੇ ਵਾਸ ਕਰਿਓ ਹੈ। ਜੇ ਤੁਸੀਂ ਕਹੋ ਕਿਉਂਕਿ ਉਜੜਿਆ ਪਿਆ, ਕਹਿੰਦੇ ਮਹਾਰਾਜ ਜਿੰਨੇ ਭੂਤ ਪ੍ਰੇਤ ਸਾਰਿਆਂ ਨੇ ਉੱਥੇ ਆ ਕੇ ਵਾਸ ਕਰ ਲਿਆ ਹੋਇਆ ਹੈ। ਦੇਵ ਜਿਨ ਬਹੁ ਪ੍ਰੇਤਨ ਜਾਤੀ, ਜਿਨ੍ਹਾਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਜਾਤਾਂ ਹਨ, ਕਿਸੇ ਨੂੰ ਪ੍ਰੇਤ ਕਿਹਾ ਜਾਂਦਾ, ਕਿਸੇ ਨੂੰ ਦਿਓ ਕਿਹਾ ਜਾਂਦਾ, ਕਿਸੇ ਨੂੰ ਜਿਨ ਕਿਹਾ ਜਾਂਦਾ ਹੈ, ਕਿਸੇ ਨੂੰ ਇਸ ਤਰ੍ਹਾਂ ਹਬੀਬ ਕਿਹਾ ਜਾਂਦਾ, ਕੋਈ ਸੱਜਦ ਕਹੇ ਜਾਂਦੇ, ਇਹਨਾਂ ਦੇ ਬੜੀਆਂ ਜਾਤਾਂ ਹਨ, ਕੋਈ ਜਖਸ਼ ਕਹੇ ਜਾਂਦੇ ਨੇ। ਜਿਹੜੇ ਹਬੀਬ ਹੋਵੋ ਇਹ ਤਾਂ ਬਹੁਤ ਹੀ ਜ਼ਿਆਦਾ ਕਹਿੰਦੇ ਖਤਰਨਾਕ ਹੁੰਦੇ ਹਨ। ਇਸ ਤਰ੍ਹਾਂ ਹੀ ਜਿਹੜੇ ਕੋਈ ਜਿੰਨ ਹਨ, ਇਹ ਮੁਸਲਮਾਨਾਂ ਵਿੱਚੋਂ ਜਿਹੜੇ ਕੋਈ ਮਰ ਮੁਰ ਕੇ ਬਣਦੇ ਨੇ, ਉਹਨਾਂ ਨੂੰ ਜਿੰਨ ਕਹਿ ਦਿੱਤਾ ਜਾਂਦਾ ਜਾਂ ਹਬੀਬ ਕਿਹਾ ਜਾਂਦਾ, ਜਾਂ ਇਹ ਸੱਜਦ ਹੁਣ ਰਹਿ ਰਿਹਾ ਇੱਥੇ। ਅਤੇ ਜਿਹੜੇ ਕੋਈ ਹਿੰਦੂਆਂ ਵਿੱਚੋਂ ਪਵਿੱਤਰ ਹੋ ਕੇ ਮਰਦੇ, ਉਹਨਾਂ ਨੂੰ ਪ੍ਰੇਤ ਜਾਂ ਭੂਤ ਦਾ ਨਾਂ ਦਿੱਤਾ ਜਾਂਦਾ ਹੈ। ਇਸੇ ਕਰਕੇ ਉਹ ਪ੍ਰੇਤੋ ਸਵਾਹਾ ਤੇਰ ਵਿਭਿੰਨ ਪ੍ਰੇਤ ਕਿਰਿਆ ਕਰਦੇ ਵੀ ਇੱਧਰ ਨਾ ਚਲਿਆ ਜਾਏ ਬ੍ਰਹਮਣ ਲੋਕ। ਇਸ ਤਰ੍ਹਾਂ ਮਹਾਰਾਜ ਜਿਹੜੇ ਕੋਈ ਪ੍ਰੇਤਾਂ ਦੀਆਂ ਜਾਤਾਂ ਹਨ, ਇਹਨਾਂ ਦਾ ਪ੍ਰੇਤਾਂ ਦੀ ਵੀ ਉਹ ਦੇਹੀ ਦੀ ਜਿਹੜੀ ਹੈ ਬਣਤਰ, ਉਹ ਵੀ ਅਜੀਬ ਹੀ ਲਿਖੀ ਹੈ। ਜਿਵੇਂ ਕਿਸੇ ਨੂੰ 18 ਤਰ੍ਹਾਂ ਦਾ ਕੋਹੜ ਹੋਇਆ ਹੋਵੇ, ਇਹੋ ਜਿਹਾ ਉਹਨਾਂ ਦਾ ਸਰੀਰ ਬੜਾ 18 ਤਰ੍ਹਾਂ ਦਾ ਕੋਹੜੀ ਵਰਗਾ ਹੁੰਦਾ ਹੈ। ਲਹੂ ਕੁਛ ਲਹੂ ਸਾਰੇ ਸਰੀਰ ਵਿੱਚੋਂ ਵਗਦਾ ਰਹਿੰਦਾ ਹੈ, ਜਿੱਥੋਂ ਦੀ ਕਿਤੇ ਪ੍ਰੇਤ ਲੰਘ ਜੇ ਤਾਂ ਬੜੀ ਬਦਬੂ ਮਾਰਦੀ ਹੈ, ਨੱਕ ਸਹਾਰ ਨਹੀਂ ਹੁੰਦਾ ਹੈ। ਨੱਕ ਸੋ ਇੰਨੀ ਬਦਬੂ ਚੜ੍ਹ ਜਾਂਦੀ ਹੈ, ਮਨੁੱਖ ਨੂੰ ਬਹੁਤ ਨਫ਼ਰਤ ਆਉਂਦੀ ਹੈ, ਜਿਵੇਂ ਕੋਈ ਉਛਾਲੀ ਆਉਂਦੀ ਹੈ। ਇਸ ਤਰ੍ਹਾਂ ਦੀ ਹਾਲਤ ਹੋ ਜਾਂਦੀ ਹੈ। ਫਿਰ ਭੁੱਖ ਕਹਿੰਦੇ ਬਹੁਤ ਇਹਨੂੰ ਲੱਗਦੀ ਹੈ, ਸਵਾ ਮਣ ਖਾਣ ਦੀ ਭੁੱਖ ਹੁੰਦੀ ਹੈ, ਅਤੇ ਸੂਏ ਦੇ ਨੱਕੇ ਜਿੰਨਾ ਕਹਿੰਦੇ ਪ੍ਰੇਤ ਦਾ ਮੂੰਹ ਹੁੰਦਾ ਹੈ। ਹੁਣ ਸੂਏ ਦੇ ਨੱਕੇ ਵਿੱਚ ਕਿੰਨਾ ਕੁ ਨੰਘਾਲੂਗਾ, ਰੱਜਦਾ ਨਹੀਂ ਹੈ। ਸਵਾ ਮਣ ਦੀ ਭੁੱਖ ਖਾਣ ਦੀ ਹੁੰਦੀ ਹੈ, ਜਿਸ ਕਰਕੇ ਫਿਰ ਬਹੁਤ ਔਖਾ ਹੋਇਆ। ਜਿੱਥੇ ਕਿੱਥੇ ਰਹਿੰਦਾ ਉਹਨਾਂ ਨੂੰ ਫਿਰ ਇਹ ਮਾਰਦਾ, ਤੰਗ ਕਰਦਾ ਪ੍ਰੇਤ। ਪ੍ਰੇਤ ਪਿੰਜਰ ਮੈਂ ਦੂਰ ਘਨੇਰੇ, ਗੁਰਬਾਣੀ ਵਿੱਚ ਵੀ ਕਿਹਾ ਵੀ ਪ੍ਰੇਤ ਜਿਹੜੀ ਪਿੰਜਰਾ ਸਰੀਰ ਹੈ, ਇਹਦੇ ਵਿੱਚ ਘਣੇ ਦੁੱਖ ਹੈ, ਸਭ ਤੋਂ ਔਖਾ ਪ੍ਰੇਤ ਹੁੰਦਾ ਹੈ। ਵੇ ਗੁੰਦਾ ਕਹਿ ਰਿਹਾ ਮਹਾਰਾਜ, ਜਿਹਨਾਂ ਦੀਆਂ ਜਾਤਾਂ, ਕਿਸੇ ਦੀ ਭੂਤ ਹੈ, ਕਿਸੇ ਦੀ ਜਿੰਨ ਹੈ, ਕਿਸੇ ਦੀ ਪ੍ਰੇਤ ਹੈ, ਉਹ ਸਭ ਮੇਰੇ ਇੱਥੇ ਆ ਕੇ ਨਗਰ ਵਿੱਚ ਵਸ ਰਹੇ ਹਨ। ਤਹਾਂ ਕੀਨ ਵਾਸੋ ਉਤਪਾਤੀ, ਉੱਥੇ ਵਸ ਕੇ ਸਾਰਿਆਂ ਨੇ ਬੜਾ ਉਤਪੱਧਰ ਸ਼ੁਰੂ ਕੀਤਾ, ਨਰਸ ਕਰਿਆ ਹੋਇਆ ਹੈ। ਕੀਤੇ ਲੱਖ ਪ੍ਰੇਤ ਕੋ ਡੇਰੇ, ਮਹਾਰਾਜ ਇੱਕ ਨੀ, ਦੋ ਨੀ, ਸੌ ਨੀ, ਹਜ਼ਾਰ ਨੀ, ਕਹਿੰਦੇ ਲੱਖਾਂ ਭੂਤਾਂ ਪ੍ਰੇਤਾਂ ਦੇ ਜਾਂਦੇ ਉੱਥੇ ਡੇਰੇ ਪਏ, ਆਸਣ ਲਾਏ ਹੈ। ਫਿਰ ਹੈ ਜਹਾਂ ਕਹਿ ਦੇਸ਼ ਕਨੇਰੇ, ਜਿਹੜਾ ਵੀ ਇਲਾਕਾ ਹੈ, ਦੇਸ਼ ਹੈ, ਜਿੱਥੇ ਕਿੱਥੇ ਕਹਿੰਦੇ ਉਹ ਵਿਚਰਦੇ ਆਪਣੀ ਮੌਜ ਵਿੱਚ। ਕਰਹਿ ਸਥਿਤੀ ਗ੍ਰਾਮ ਮਮ ਆਏ, ਜਦੋਂ ਰਾਤ ਦਾ ਸਮਾਂ ਹੁੰਦਾ ਉਸ ਵੇਲੇ ਮੇਰੇ ਪਿੰਡ ਵਿੱਚ ਆ ਕੇ ਸਾਰੇ ਕਹਿੰਦੇ ਸਥਿਤੀ ਕਰਦੇ, ਸਾਰੇ ਉੱਥੇ ਰਹਿੰਦੇ ਰਾਤ ਨੂੰ। ਨਰ ਕੋ ਤਹਿ ਬਸਨ ਨਾ ਪਾਏ, ਇਸ ਕਰਕੇ ਮੇਰਾ ਜਿਹੜਾ ਕੋਈ ਪੁਰਸ਼ ਹੈ, ਲੋਕ ਉੱਥੇ ਕੋਈ ਵਸਣਾ ਨਹੀਂ ਪਾ ਰਿਹਾ ਹੈ। ਦੋਹਰਾ ਕਰਨ ਤੇ ਕੰਧ ਉਸਾਰ ਕੇ, ਮੇਰੇ ਮਹਾਰਾਜ ਜਿਹੜੇ ਲੋਕ ਹੈ ਵਸਣ ਵਾਸਤੇ ਦਿੰਦੇ ਸਿਵੇ ਕੰਧਾਂ ਜੀਆਂ ਉਸਾਰਨਾ ਕਰਦੇ, ਚਿਣਾਈ ਕਰਵਾਉਂਦੇ ਹਨ। ਦਿਨ ਮਹਿਮਾਨਵ ਬਿਰਬਿੰਦ, ਬਹੁਤੇ ਲੋਕ ਮਿਲ ਕੇ ਕੰਧਾਂ ਜੀਆਂ ਉਸਾਰਦੇ, ਵੀ ਕੋਈ ਮਕਾਨ ਬਣਾ ਲਈਏ। ਨਿਸ਼ਾ ਪਰੈ ਢਾਹਤ ਸਕਲ, ਗੁਰੂ ਅੰਗਦ ਸਾਹਿਬ ਮਹਾਰਾਜ ਕੀ ਦੱਸਾਂ, ਜਦੋਂ ਰਾਤ ਹੋ ਜਾਂਦੀ ਉਦੋਂ ਭੂਤ ਪੇ ਸਾਰੀਆਂ ਕੰਧਾਂ ਜੀਆਂ ਢਾ ਟੂ ਜਾਂਦੇ। ਭੀਮ ਕਰੂਪ ਬਿਲੰਦ, ਬੜੇ ਭਿਆਨਕ ਤੇ ਬਹੁਤ ਹੀ ਖੋਟੇ ਰੂਪ ਵਾਲੇ, ਭੈੜੇ ਰੂਪ ਵਾਲੇ ਹਨ। ਚੌਪਾਈ ਕਈ ਵਾਰ ਮੈਂ ਆਨ ਬਸਾਏ, ਬਾਹਰੋਂ ਲੋਕ ਲਿਆ ਲਿਆ ਕੇ ਕਈ ਵਾਰੀ ਮਹਾਰਾਜ ਮੈਂ ਆਪਣੇ ਨਗਰ ਵਿੱਚ ਵਸਾਏ ਹਨ। ਤ੍ਰਾਸ ਦੇਤ ਮਾਰਤ ਉਜਰਾਏ, ਠੀਕ ਦੱਸਾਂ ਮਹਾਰਾਜ ਜਦੋਂ ਸਵੇਰ ਹੁੰਦੀ ਹੈ ਸਾਰਿਆਂ ਨੂੰ ਕਹਿੰਦੇ ਉਜਾੜ ਦਿੰਦੇ ਹਨ। ਤਹਾਂ ਆਪਣੇ ਚਰਨ ਫਿਰਾਓ, ਐਸਾ ਮਹਾਰਾਜ ਜਿੱਥੇ ਪੂਰ ਦੂਰ ਪ੍ਰੇਰ ਜਿੰਨੀ ਜਿੰਨ ਫਿਰਦੇ ਲੱਖਾਂ ਦੀ ਤਾਦਾਦ ਵਿੱਚ ਉੱਥੇ ਜਾ ਕੇ ਆਪਣੇ ਮਹਾਰਾ ਪਵਿੱਤਰ ਚਰਨ ਫੇਰੋ ਜੀ, ਚੱਕਰ ਲਾਓ ਆਪ ਜੀ, ਕਿਰਪਾ ਕਰੋ ਸੋ ਗ੍ਰਾਮ ਵਸਾਵੋ। ਹਾਂ ਮਹਾਰਾ, ਕਿਰਪਾ ਕਰ ਦਿਓ ਜਿਹੜਾ ਉਜਾੜ ਰਹੇ ਨਗਰ ਉਸ ਨੂੰ ਚੰਗੀ ਤਰ੍ਹਾਂ ਵਸਾਰ ਸਾ ਦੇਵੋ। ਆਪ ਲੇਹ ਛਿਤ ਬਾਛਤ ਜੇਤੀ। ਬਾਕੀ ਮਹਾਰਾ ਧਰਤੀ ਬਹੁਤ ਹੈ, ਜਿੰਨੀ ਤੁਹਾਨੂੰ ਚਾਹ ਧਰਤੀ ਚਾਹੀ ਚਾਹੇ ਮਨ ਪਾਉਂਦੀ, ਜਿੰਨਾ ਮਨ ਵਿੱਚ ਜੀ ਕਰਦਾ ਓਨੀ ਧਰਤੀ ਤੁਸੀਂ ਮੇਰੇ ਕੋਲੋਂ ਲੈ ਲਿਓ। ਕੋ ਨਾਮ ਜਾਹਮ ਹੋਵਹ ਦੇਤੀ। ਹਾਂ ਜਿੰਨੀ ਧਰਤੀ ਤੁਸੀਂ ਕਵਰ ਕਰ ਲੈਗੇ ਉਹਦਾ ਤੇ ਕੋਈ ਰੋਕਣਾ ਨਹੀਂ ਕਰੇਗਾ, ਉਹਦੇ ਤੇ ਕੋਈ ਵੀ ਆਪਣਾ ਹੱਕ ਹਕੂਕ ਜਨਾਉਣ ਵਾਲਾ ਨਹੀਂ ਹੋਵੇਗਾ। ਇਹ ਮਮ ਜਾਚਾ ਪੂਰ ਕਿਰਪਾਲਾ। ਇਹ ਗੁਰੂ ਅੰਗਦ ਸਾਹਿਬ ਮਹਾਰਾਜ ਆਪ ਦਿਆਲੂ ਕਿਰਪਾਲੂ, ਮੈਂ ਸ਼ਰਨ ਚੱਲ ਕੇ ਆਏ, ਮੇਰੀ ਮੰਗ ਹੈ ਆਪ ਪੂਰੀ ਕਰ ਦੇ। ਕਰੋ ਬਸਾਵਨ ਗ੍ਰਾਮ ਵਿਸਾਲਾ। ਸਾਰਾ ਨਗਰ ਉਜਾੜਿਆ ਜਾ ਰਿਹਾ, ਆਪ ਕਿਰਪਾ ਕਰਕੇ ਵੱਡਾ ਸਾਰਾ ਨਗਰ ਵਸਾ ਦੇਵੋ। ਸ੍ਰੀ ਅੰਗਦ ਸੁਣ ਬਿਨਤੀ ਐਸੇ। ਔਰ ਸਵੇਰੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਇਸ ਤਰ੍ਹਾਂ ਉਹ ਗੋਂਦੇ ਦੀ ਚੌਧਰੀ ਦੀ ਬੇਨਤੀ ਸੁਣ ਕੇ ਬੂਝਿਓ ਭਇਓ ਬਿਰਤਾਂਤ ਸੋ ਕੈਸੇ। ਗੁਰੂ ਮਹਾਰਾਜ ਨੇ ਪੁੱਛ ਲਿਆ ਕਿ ਵੀ ਦੇਵੀ ਇਹ ਭੂਤ ਪ੍ਰੇਤ ਕਿਵੇਂ ਆ ਗਏ, ਕਿਵੇਂ ਉਹਨਾਂ ਨੇ ਬਸ ਕਰ ਲਿਆ, ਗੱਲਬਾਤ ਕਿਵੇਂ ਹੋਈ ਹੈ ਸਾਰੀ ਦੱਸ ਸਾਨੂੰ। ਕਰਬੋ ਡੇਰਾ ਪ੍ਰੇਤਨ ਪਾਇਓ। ਕਿਉਂਕਿ ਬੜੇ ਪ੍ਰੇਤਾਂ ਨੇ ਆ ਕੇ ਬੜਾ ਆਪਣਾ ਟਿਕਾਣਾ ਪਾ ਲਿਆ ਹੈ। ਕਿਸ ਪ੍ਰਕਾਰ ਪੁਰ ਕੋ ਉਰ ਜਾਇਓ। ਤੇਰੇ ਨਗਰ ਨੂੰ ਵੀ ਘੁੱਗ ਵਾਸੀ ਨੂੰ ਕਿਸ ਤਰ੍ਹਾਂ ਉਹਨਾਂ ਲੱਖਾਂ ਨੇ ਆ ਕੇ ਉਜਾੜ ਦਿੱਤਾ ਹੈ। ਬੈਠੇ ਸਕਲ ਪ੍ਰਸੰਗ ਸੁਣਾਵਾ। ਸਾਰੀ ਸੰਗਤ ਵਿੱਚ ਬੈਠ ਕੇ ਸਾਰਿਆਂ ਨੂੰ ਖੋਲ ਕੇ ਪ੍ਰਸੰਗ ਸੁਣਾਵੇ। ਮਨ ਬਾਛਤ ਪੁਨ ਪੁਨ ਗੁਰ ਤੇ ਪਾਵ। ਜੋ ਤੇਰਾ ਮਨ ਚਾਹੁੰਦਾ ਉਹ ਗੁਰੂ ਨਾਨਕ ਸਾਹਿਬ ਜੀ ਦਾ ਘਰ ਹੈ, ਉਹ ਸਾਰਾ ਹੀ ਫਲ ਤੂੰ ਪਾ ਲਵੇਂਗਾ। ਸੁਣ ਸਤਿਗੁਰ ਤੇ ਗੋਂਦਾ ਬੈਸ। ਸਵੇਰੇ ਗੁਰੂ ਅੰਗਦ ਸਾਹਿਬ ਮਹਾਰਾਜ ਤੋਂ ਸੁਣ ਕੇ ਜਿਹੜਾ ਗੋਂਦਾ ਖੱਤਰੀ ਹੈ ਸਤਿਗੁਰੂ ਦੇ ਬਿਲਕੁਲ ਨੇੜੇ ਬੈਠ ਕੇ ਕਹਿਣ ਲੱਗਿਓ ਬਿਰਤਾਂਤ ਜੋ ਹੈ ਜਿਹੜਾ ਕਹਿੰਦੇ ਪਿਛਲਾ ਕੋਈ ਪ੍ਰਸੰਗ ਹੈ ਸੀ, ਜਿਵੇਂ ਘਟਨਾ ਬੀਤੀ ਸੀ ਉਹ ਸਾਰਾ ਇਹ ਕਹਿਣ ਲੱਗਿਆ ਸਤਿਗੁਰੂ ਦੇ ਅੱਗੇ ਸੱਚੋ ਸੱਚ। ਸ੍ਰੀ ਸਤਿਗੁਰ ਇਮ ਭਇਓ ਪ੍ਰਸੰਗ। ਇਹ ਸਤਿਗੁਰੂ ਜੀ ਕੁਛ ਸਮਾਂ ਪਹਿਲਾਂ ਇਸ ਤਰ੍ਹਾਂ ਕੋਈ ਗੱਲਬਾਤ ਜੀ ਹੋਈ ਹੈ। ਝਗੜਾ ਹੋਤੋ ਸ਼ਰੀਕਨ ਸੰਗ। ਮੇਰੇ ਜਿਹੜੇ ਸ਼ਰੀਕ ਸਨ ਉਹਨਾਂ ਦੇ ਨਾਲ ਮਾਰਾ ਮੇਰਾ ਇਹ ਧਰਤੀ ਦਾ ਬੜਾ ਭਾਰੀ ਝਗੜਾ ਚੱਲ ਰਿਹਾ ਸੀ, ਮੁਕੱਦਮਾ ਚੱਲ ਰਿਹਾ ਸੀ। ਆਪਸ ਮੈਂ ਬਹੁ ਬਾਦ ਉਠਾਵਾ। ਉਹ ਵਿੱਚ ਹੀ ਅਸੀਂ ਸ਼ਰੀਕਾਂ ਨੇ ਰਲ ਮਿਲ ਕੇ ਬੜਾ ਝਗੜਾ ਸ਼ੁਰੂ ਕੀਤਾ। ਮੈਂ ਕਿਹਾ ਵੀ ਮੇਰਾ ਇੰਨਾ ਇਹ ਥਾਂ ਹੈ, ਦੂਜੇ ਕਹਿੰਦੇ ਸਾਡਾ ਇੰਨਾ ਹੈ, ਤੀਜੇ ਕਹਿੰਦੇ ਸਾਡਾ ਇੰਨਾ ਹੈ। ਉਹ ਬੜਾ ਸਾਰਾ ਝਗੜਾ ਸ਼ੁਰੂ ਹੋ ਗਿਆ। ਬਹੁ ਮਿਲ ਪੀ ਨਹਿ ਝਗੜ ਚੁਕਾਵਾ। ਜਿਹੜੇ ਬਹੁਤੇ ਸਿਆਣੇ ਵਿੱਚ ਵੀ ਮਿਲ ਮੁੜ ਗਏ ਪੈ ਗਏ, ਉਹਨਾਂ ਨੇ ਵੀ ਝਗੜਾ ਨਿਬੇੜਨ ਦੀ ਕੋਸ਼ਿਸ਼ ਕੀਤੀ, ਪਰ ਝਗੜਾ ਦੂਰ ਨਾ ਹੋ ਸਗੋਂ ਵੱਧਦਾ ਗਿਆ। ਦੋਨੋ ਦੇਸ਼ ਝਗੜਤ ਚੱਲ ਗਏ। ਇਹ ਦੋ ਧੜੇ ਹੋ ਗਏ ਸੀ, ਦੋਵੋਂ ਦੇਸ਼ ਕਹਿੰਦੇ ਝਗੜਦੇ ਝਗੜਦੇ ਮਹਾਰਾਜ ਸਿੰਘ ਚਲੇ ਗਏ। ਦਿੱਲੀ ਜਾਏ ਪ੍ਰਵੇਸ਼ਤ ਪਏ। ਆ ਦਿੱਲੀ ਰਾਜਧਾਨੀ ਵਿੱਚ ਜਾ ਪ੍ਰਵੇਸ਼ ਹੋਏ, ਜਿਵੇਂ ਅੱਜ ਕੱਲ ਵੀ ਸੁਪਰੀਮ ਕੋਰਟ ਹਾਈ ਕੋਰਟ ਕੀ ਚਲੇ ਜਾਂਦੇ ਹਨ। ਤਹਾਂ ਨਿਆਉ ਕੋ ਇਮ ਠਹਿਰਾਇਓ। ਹਾਂ ਕਹਿੰਦੇ ਉੱਥੇ ਫਿਰ ਜਿਹੜੇ ਕੋਈ ਨਿਆਂ ਕਰਨ ਵਾਲੇ ਜੱਜ ਵਗੈਰਾ ਸੀ ਉਹਨਾਂ ਨੇ ਕਹਿੰਦੇ ਇਸ ਤਰ੍ਹਾਂ ਦਾ ਨਿਆਂ ਕਰਨ ਦਾ ਜਿਹੜਾ ਢੰਗ ਤਰੀਕਾ ਹੈ ਉਹ ਠਹਿਰਾਇਆ ਟਿਕਾਇਆ। ਧਰਮ ਕਰੋ ਨਿਜ ਪਦ ਲਿਹ ਪਾਇਓ। ਇਹ ਤੁਸੀਂ ਆਪੋ ਆਪਣੇ ਇਸ਼ਟਾਂ ਦੀ ਸਹੁੰ ਖਾਓ ਫਿਰ ਵੀ ਥਾਂ ਪਾ ਲਓ, ਆਪੋ ਆਪਣੇ ਇਸ਼ਟੀ ਸਹੁੰ ਖਾ ਕੇ ਕਹੋ ਵੀ ਹਾਂ ਇਹ ਧਰਤੀ ਤੇ ਮੇਰਾ ਹੱਕ ਹੈ, ਇਹਦੇ ਤੇ ਆ ਇੰਨੇ ਥਾਂ ਤੇ ਮੇਰਾ ਹੱਕ ਹੈ। ਜਿਹੜਾ ਵੀ ਝੂਠ ਬੋਲੇਗਾ ਉਹਨੂੰ ਡੰਡ ਮਿਲੇਗਾ ਪਰਮੇਸ਼ਰ ਵੱਲੋਂ ਉਹਦੇ ਇਸ਼ਟ ਵੱਲੋਂ। ਇਸ ਕਰਕੇ ਵੀ ਆਪੋ ਆਪਣਾ ਧਰਮ ਕਰੋ, ਆਪਣੇ ਇਸ਼ਟਾਂ ਨੂੰ ਸਾਹਮਣੇ ਰੱਖ ਕੇ ਉਹਨਾਂ ਦੀਆਂ ਕਸਮਾਂ ਖਾਓ ਅਤੇ ਫਿਰ ਇਸ ਤਰ੍ਹਾਂ ਨਿਆ ਹੋ ਜਾਏਗਾ ਅਤੇ ਤੁਸੀਂ ਥਾਂ ਪਾ ਲਓ ਆਪਣਾ ਆਪਣਾ। ਤਬ ਮੈਂ ਸੁਣ ਕਰ ਹੋਇਓ ਤਿਆਰ। ਹੇ ਗੁਰੂ ਅੰਗਦ ਸਾਹਿਬ ਜੀ, ਮੈਂ ਸੱਚ ਕਹਿੰਦਾ ਹਾਂ, ਉਹ ਲੋਕਾਂ ਤੋਂ ਜੱਜਾਂ ਤੋਂ ਸੁਣ ਕੇ ਫਿਰ ਮਾਰਾ ਮੈਂ ਝੂਠ ਬੋਲਣ ਲਈ ਤਿਆਰ ਹੋ ਗਿਆ। ਪੂਰਾ ਧਰਮ ਕੀਨ ਤਿਸ ਬਾਰ। ਹਾਂ ਮਾਰਾ, ਇਹ ਵੀ ਥਾਂ ਦਾ ਮਾਲਕ ਸਾਰੀ ਧਰਤੀ ਦਾ ਮੈਂ ਹੀ ਹੋ ਜਾਵਾਂ ਅਤੇ ਮੈਂ ਮਾਰਾ ਸਾਰਿਆਂ ਦੇ ਸਾਹਮਣੇ ਝੂਠਾ ਧਰਮ ਕਰਦਾ ਝੂਠੀ ਖੋਂ ਖਾ ਲਈ। ਜੀਤ ਲੀਨ ਮੈਂ ਝਗੜਾ ਸਾਰੋ। ਜਿੰਨਾ ਇਲਾਕੇ ਨਾਲ ਧਰਤੀ ਪਿੱਛੇ ਝਗੜਾ ਰਗੜਾ ਮੁਕੱਦਮਾ ਚੱਲ ਰਿਹਾ ਸੀ, ਝੂਠੀ ਖੋਂ ਖਾ ਲਈ ਤੇ ਮੈਂ ਉਹ ਸਾਰਾ ਜਿੱਤ ਲਿਆ, ਮੇਰੇ ਹੱਕ ਵਿੱਚ ਹੋ ਗਿਆ। ਅਵਨੀ ਲੀਨ ਹਰਖ ਕਰ ਪਾਰੋ। ਸਾਰੀ ਧਰਤੀ ਮੈਂ ਮਾਰਾ ਪ੍ਰਾਪਤ ਕਰਨ ਲਈ ਮੈਨੂੰ ਬੜੀ ਕੋਈ ਖੁਸ਼ੀ ਦੀ ਹੱਦ ਨਾ ਰਹੀ, ਬਹੁਤਾ ਖੁਸ਼ ਹੋਇਆ। ਜਬ ਮੈਂ ਆਏ ਬਸਾਵਨ ਕੀਨ। ਹੇ ਗੁਰੂ ਅੰਗਦ ਸਾਹਿਬ ਜੀ, ਕੀ ਦੱਸਾਂ, ਜਦੋਂ ਮੈਂ ਆ ਕੇ ਉਹ ਧਰਤੀ ਦੇ ਉੱਪਰ ਨਗਰ ਵਸਾਉਣ ਦੀ ਕੋਸ਼ਿਸ਼ ਕੀਤੀ, ਭਾਇਓ ਅਧਰਮ ਪ੍ਰੇਤ ਸਭ ਜੀਨਾ। ਜਿੰਨੇ ਮਾਰਾ ਗੁਪਤ ਰੂਹਾਂ, ਅਪਵਿੱਤਰ ਰੂਹਾਂ, ਭੂਤ ਪ੍ਰੇਤਾਂ, ਉਹਨਾਂ ਨੇ ਸਮਝ ਲਿਆ ਵੀ ਇੱਥੇ ਤਾਂ ਬਹੁਤ ਵੱਡਾ ਪਾਪ ਹੋ ਗਿਆ ਹੈ, ਇਹ ਬੋਲੀਆ ਸੱਚ ਧਰਮ ਝੂਠ ਨਾ ਬੋਲੀਏ, ਵੀ ਇਤਿਹਾਸ ਵਿੱਚ ਪਿੱਛੇ ਆਇਆ ਅੱਗੇ ਵੀ ਆ ਜਾਏਗਾ, ਜਿਹੜਾ ਸੱਚ ਬੋਲਣਾ ਹੈ ਇਹਦੇ ਸਮਾਨ ਹੋਰ ਵੱਡਾ ਕੋਈ ਪੁੰਨ ਨਹੀਂ ਹੈ, ਅਤੇ ਜਿਹੜਾ ਝੂਠ ਬੋਲਣਾ ਇਹਦੇ ਵੱਡਾ ਹੋਰ ਕੋਈ ਵੱਡਾ ਪਾਪ ਨਹੀਂ ਹੈ। ਜਿਹਨੇ ਝੂਠ ਬੋਲਿਆ ਸਭ ਤੋਂ ਵੱਡਾ ਪਾਪ ਕਰ ਲਿਆ, ਜਿਹਨੇ ਸੱਚ ਬੋਲਤਾ ਉਹਨੇ ਸਭ ਤੋਂ ਵੱਡਾ ਪੁੰਨ ਕਰ ਲਿਆ ਹੈ। ਇਸ ਕਰਕੇ ਵੀ ਇਹਨੇ ਝੂਠੀ ਕਿਉਂ ਖਾਧੀ, ਝੂਠ ਬੋਲਿਆ ਧਰਤੀ ਪਿੱਛੇ, ਉਹ ਜਿਹੜੇ ਝੂਠ ਬੋਲ ਬੋਲ ਕੇ ਬੇਈਮਾਨੀਆਂ ਕਰਕੇ ਇਹੋ ਜਿਹੇ ਲੋਕ ਇਹੋ ਜਿਹੇ ਸਰੀਰਾਂ ਵਿੱਚ ਪਏ ਹੁੰਦੇ, ਹੋਰ ਕੋਈ ਪੁੰਨ ਕਰਕੇ ਥੋੜ੍ਹਾ ਕੋਈ ਭੂਤ ਪ੍ਰੇਤ ਬਣਦਾ ਹੈ, ਇਹ ਸਭ ਲਾਣਾ ਇਹੋ ਜਿਹਾ ਬੇਈਮਾਨ ਹੀ ਇਕੱਠਾ ਹੋਇਆ ਹੁੰਦਾ ਹੈ, ਜਿਹੜੇ ਕੋਈ ਜ਼ੁਲਮ ਕਰਦੇ, ਅਤਿਆਚਾਰ ਕਰਦੇ ਆ, ਬੇਈਮਾਨੀਆਂ ਧੋਖਿਆਂ ਕਰਦੇ, ਕਿਸੇ ਨੂੰ ਐਵੇਂ ਜ਼ਹਿਰਾਂ ਦੇ ਕੇ ਮਰਦੇ, ਫਿਰ ਇਹੋ ਜਿਹੀਆਂ ਜੂਨਾਂ ਵਿੱਚ ਹੀ ਉਹ ਜਾਂਦੇ, ਫਿਰ ਆਪ ਦੁਖੀ ਹੁੰਦੇ, ਲੋਕਾਂ ਨੂੰ ਤੰਗ ਕਰੀ ਜਾਂਦੇ ਨੇ। ਇਸ ਕਰਕੇ ਇੱਥੇ ਕਹਿ ਰਹੇ ਆ ਜੀ, ਗੋਂਦਾ ਕਹਿ ਰਿਹਾ, ਫਿਰ ਪੜੋ ਪੰਗਤੀ, ਭਾਇਓ ਅਧਰਮ ਪ੍ਰੇਤ ਸਭ ਜੀਨਾ। ਮਹਾਰਾਜ, ਜਿੰਨੇ ਭੂਤ ਪ੍ਰੇਤ ਜਿੰਨ ਦਿਓ ਹੈ, ਸਾਰਿਆਂ ਨੇ ਜਾਣਿਆ ਵੀ ਗੋਂਦੇ ਨੇ ਝੂਠ ਬੋਲਿਆ, ਇਸ ਕਰਕੇ ਬਹੁਤ ਵੱਡਾ ਇਹ ਥਾਂ ਤੇ ਪਾਪ ਹੋ ਗਿਆ ਹੈ। ਚੱਲ ਆਏ ਲੱਖ ਪਾਪ ਮਹਾਨਾ। ਮਹਾਨ ਪਾਪ ਹੋਇਆ ਜਾਣ ਕੇ ਸਾਰੇ ਮਹਾਰਾ ਲੱਖਾਂ ਦੀ ਤਦਾਦ ਵਿੱਚ ਚੱਲ ਕੇ ਆ ਗਏ ਉਹ ਥਾਂ ਵਿੱਚ, ਦੇਸ਼ ਦੇਸ਼ ਤੇ ਭੇ ਇੱਕ ਥਾਨਾ। ਜਿੰਨੇ ਮਹਾਰਾ ਦੇਸਾਂ ਦੇਸਾਂ ਵਿੱਚ ਰਹਿੰਦੇ ਸੀ ਉਹ ਸਾਰੇ ਕਹਿੰਦੇ ਹੁਣ ਇੱਕ ਥਾਂ ਇੱਥੇ ਆ ਇਕੱਠੇ ਹੋਏ ਹਾਂ। ਸਨੇ ਸਨੇ ਨਰ ਦੀਏ ਉਜਾਰੋ। ਹੌਲੀ ਹੌਲੀ ਮਹਾਰਾਜ, ਜਿਹੜੇ ਮੇਰੇ ਲੋਕ ਸੀ ਸਾਰਿਆਂ ਨੂੰ ਉਹਨਾਂ ਨੇ ਉਜਾੜ ਦਿੱਤਾ ਹੋਇਆ ਹੈ। ਆਪ ਆਏ ਕਰ ਬਸੇ ਹਜ਼ਾਰੋ। ਆਪ ਮਹਾਰਾਜ ਇੱਕ ਨੀ ਦੋ ਨੀ ਹਜ਼ਾਰਾਂ ਦੀ ਤਦਾਦ ਵਿੱਚ ਆ ਬਸੇ ਨੇ। ਇਸੀ ਰੀਤ ਡੇਰਾ ਪਰ ਗਯੋ। ਇਸ ਤਰ੍ਹਾਂ ਮਹਾਰਾਜ ਭੂਤਾਂ ਪ੍ਰੇਤਾਂ ਦਾ ਉੱਥੇ ਡੇਰਾ ਪੈ ਗਿਆ, ਟਿਕਾਣਾ ਲੱਗ ਗਿਆ ਹੈ। ਲੱਖ ਪ੍ਰੇਤ ਬਾਸ ਕੋ ਕਯੋ। ਇੱਕ ਨੀ ਦੋ ਨੀ, ਲੱਖਾਂ ਭੂਤਾਂ ਪ੍ਰੇਤਾਂ ਨੇ ਉਹ ਜਿੱਥੇ ਮੈਂ ਧਰਤੀ ਪਿੱਛੇ ਝੂਠ ਬੋਲਿਆ ਸੀ ਉੱਥੇ ਵਾਸਾ ਕਰ ਲਿਆ ਹੈ। ਤਿੰਨ ਡਰ ਤੇ ਅਬ ਲੋਕ ਨਾ ਜਾਏ। ਹਾਂ, ਉਹਨਾਂ ਦੇ ਡਰ ਕਰਕੇ ਮਾਰਾ ਮੇਰੇ ਜਿਹੜੇ ਲੋਕ ਹੈ ਨਹੀਂ ਜਾਂਦੇ ਹਨ। ਮਹਾ ਪਾਪ ਕਰ ਸੋ ਫਲ ਪਾਏ। ਹਾਂ, ਮਹਾਨ ਜਿਹੜਾ ਝੂਠ ਬੋਲਣ ਰੂਪੀ ਮੈਂ ਜਿਹੜਾ ਪਾਪ ਕੀਤਾ ਸੀ ਉਹਦਾ ਫਲ ਮੈਂ ਪਾ ਰਿਹਾ ਹਾਂ। ਨਹੀਂ ਯਤਨ ਕੋ ਬਿਨਾਂ ਤੁਮਾਰੇ। ਹੇ ਗੁਰੂ ਅੰਗਦ ਸਾਹਿਬ ਜੀ, ਆਪ ਤੋਂ ਬਗੈਰ ਤਾਂ ਨਗਰ ਵਸਣ ਦਾ ਕੋਈ ਹੋਰ ਯਤਨ ਹੁਣ ਰਿਹਾ ਨਹੀਂ, ਨਹੀਂ ਹੋ ਸਕਦਾ। ਪਾਵਨ ਥਾਨ ਤੁਸੀਂ ਉਹ ਪਾਪਮਈ ਧਰਤੀ ਤੇ ਜਿਸ ਧਰਤੀ ਪਿੱਛੇ ਮੈਂ ਝੂਠ ਬੋਲਿਆ ਪਾਪ ਹੋ ਗਿਆ, ਉੱਥੇ ਆਪਣੇ ਪਵਿੱਤਰ ਚਰਨ ਤਰੋ, ਚਰਨ ਫੇਰਾਂ ਫੇਰੋ, ਪਵਿੱਤਰ ਹੋ ਸਕੇਗਾ। ਸ੍ਰੀ ਅੰਗਦ ਤਬ ਹਿਰਦੇ ਵਿਚਾਰੀ। ਉਸ ਵੇਲੇ ਸੱਚੋ ਸੱਚ ਇਹਨੇ ਹੁਣ ਗੋਂਦੇ ਨੇ ਖੱਤਰੀ ਨੇ ਕਹਿ ਦਿੱਤਾ, ਜਿਸ ਕਰਕੇ ਗੁਰੂ ਮਹਾਰਾਜ ਨੇ ਗੱਲਬਾਤ ਕਿ ਆਪਣੇ ਹਿਰਦੇ ਵਿੱਚ ਵਿਚਾਰਿਆ ਸੋਚਿਆ ਹੈ ਹਮਾਰੇ ਪੁੱਤਰ ਗਰਭ ਉਰ ਭਾਰੀ, ਸਾਡੇ ਜਿਹੜੇ ਦੋ ਪੁੱਤਰ ਹੈ ਉਹਨਾਂ ਦੋਹਾਂ ਦੇ ਹਿਰਦੇ ਵਿੱਚ ਭਾਰੀ ਹਮੈ ਹੰਕਾਰ ਹੈ। ਕਹਿਓ ਬਾਕਸੋ ਮਾਨਤ ਨਾਹੀ, ਜਿਹੜਾ ਵੀ ਆਪਣੇ ਪੁੱਤਰਾਂ ਨੂੰ ਅਸੀਂ ਕੋਈ ਬਚਨ ਕਹਿੰਦੇ ਉਹ ਬਿਲਕੁਲ ਉਕਈ ਨਹੀਂ ਮੰਨਦੇ ਹਨ। ਚਾਹਤ ਗੁਰਤਾ ਹੋਏ ਹਮ ਪਾਹੀ, ਉਹ ਚਾਹੁੰਦੇ ਹਨ ਵੀ ਜਿਹੜੀ ਗੁਰੂ ਨਾਨਕ ਸਾਹਿਬ ਗੁਰਤਾ ਗੱਦੀ ਦਾ ਤਖ਼ਤ ਹੈ ਉਹ ਸਾਡੇ ਕੋਲ ਹੋਵੇ, ਉਹਦੇ ਮਾਲਕ ਅਸੀਂ ਬਣੀਏ। ਇਹੋ ਸੇਵਕ ਕੀ ਵਸਤੂ ਹੈ, ਗੁਰੂ ਅੰਗਦ ਸਾਹਿਬ ਜੀ ਵਿਚਾਰ ਰਹੇ ਵੀ ਇਹ ਤਾਂ ਜਿਹੜਾ ਗੁਰੂ ਘਰ ਦਾ ਮਹਾਨ ਸੇਵਕ ਹੁੰਦਾ ਨਾ, ਸੇਵਾ ਕਰਦਾ, ਉਹਦੀ ਇਹ ਵਸਤੂ ਹੈ, ਉਹ ਗੁਰਤਾ ਗੱਦੀ ਦਾ ਤਖ਼ਤ ਪ੍ਰਾਪਤ ਕਰਦਾ ਹੁੰਦਾ ਹੈ। ਲਹਿ ਅਨੁਸਾਰ ਸੇਵ ਕਰ ਲਹਿ, ਇਸ ਤਰ੍ਹਾਂ ਵੀ ਸੇਵਾ ਕਰਦਾ ਵੀ ਅਨੁਸਾਰੀ ਹੋ ਕੇ ਰਹੇ, ਫਿਰ ਇਸ ਤਖ਼ਤ ਨੂੰ ਇਸ ਗੁਰਤਾ ਗੱਦੀ ਦੇ ਅਹੁਦੇ ਨੂੰ ਉਹ ਲੈਂਦਾ ਹੈ। ਸ੍ਰੀ ਅਮਰ ਸੋ ਈਰਖਾ ਠਾਨੈ, ਗੁਰੂ ਅੰਗਦ ਸਾਹਿਬ ਜੀ ਵਿਚਾਰ ਕਰ ਰਹੇ ਹਨ ਵੀ ਗੁਰੂ ਅਮਰਦਾਸ ਸਾਹਿਬ ਜੀ ਮਹਾਨ ਸੇਵਾ ਕਰ ਰਹੇ ਕਰੀ ਜਾ ਰਹੇ ਹੈ ਤੇ ਉਹਦੇ ਨਾਲ ਸਾਡੇ ਜਿਹੜੇ ਦੋਵੇਂ ਪੁੱਤਰ ਦਾਤੂ ਦਾਸੂ ਬਹੁਤ ਈਰਖਾ ਕਰਦੇ ਹੈ। ਆਪਣੇ ਮਹਿ ਕੱਛ ਦੋਸ਼ ਨਾ ਜਾਣੈ, ਸਾਡੇ ਅੰਦਰ ਹਮੈ ਹੰਕਾਰ ਹੈ, ਅਸੀਂ ਡੱਕਾ ਨਹੀਂ ਤੋੜ ਕੇ ਰਾਜੇ ਵਿਹਲੀਆਂ ਖਾ ਕੇ ਰਾਜੀ ਹੈ ਤੇ ਉਹਨਾਂ ਨਾਲ ਈਰਖਾ ਕਰਦੇ ਵੀ ਕਿਉਂ ਇੱਥੇ ਐਸਾ ਕਰ ਰਹੇ। ਅਪਰ ਸਿੱਖ ਭੀ ਚਾਹਤ ਕੇ, ਬਾਕੀ ਜਿਹੜੇ ਹੋਰ ਵਿਹਲੀਆਂ ਸ਼ਗਨ ਛਕਾਉਣ ਵਾਲੇ ਸਿੱਖ ਹੈ ਉਹਨਾਂ ਦੇ ਪਿੱਠੂ ਉਹ ਵੀ ਇਹੀ ਚਾਹੁੰਦੇ ਵੀ ਇਹੀ ਬਣਨ। ਦਾਸੂ ਕੇ ਪੱਖੀ ਹੈ ਜੇ, ਜਿਹੜੇ ਵੱਡਾ ਸਪੁੱਤਰ ਦਾਸੂ ਉਹਦੇ ਪੱਖ ਵਿੱਚ ਧੜੇ ਵਿੱਚ ਹਨ। ਜਾਂ ਤੇ ਆਪ ਸਭ ਹਨ ਕੇ ਮਾਹੀ, ਇਸ ਕਰਕੇ ਗੁਰੂ ਅੰਗਦ ਸਾਹਿਬ ਜੀ ਵਿਚਾਰਾਂ ਕਰ ਰਹੇ ਵੀ ਸਾਰੀਆਂ ਸਿੱਖ ਸੰਗਤਾਂ ਦੇ ਵਿਚਕਾਰ ਅਸੀਂ ਪਰਖ ਦਿਖਾਵੇ ਹੈ ਉਚਿਤ ਸੋ ਨਾਹੀ, ਪ੍ਰੀਖਿਆ ਕਰਕੇ ਦਿਖਾ ਦੇਈਏ ਵੀ ਜਿਹੜੇ ਸਾਡੇ ਪੁੱਤਰ ਦਾਸੂ ਤੇ ਦਾਸੂ ਹੈ ਗੁਰਤਾ ਗੱਦੀ ਦੇ ਯੋਗ ਹੈ ਨਹੀਂ ਹਨ। ਇਮ ਵਿਚਾਰ ਸ੍ਰੀ ਅੰਗਦ ਠਾਨਾ, ਇਸ ਤਰ੍ਹਾਂ ਗੁੰਦਾ ਖੱਤਰੀ ਕੋਲ ਬੈਠਾ ਹੈ ਤੇ ਗੁਰੂ ਅੰਗਦ ਸਾਹਿਬ ਜੀ ਨੇ ਆਪਣੇ ਮਨ ਵਿੱਚ ਇਉਂ ਵਿਚਾਰ ਕਰ ਲਿਆ ਵੀ ਹੋਂ ਇਹਦੇ ਸਾਹਮਣੇ ਬਾਕੀ ਸਿੱਖਾਂ ਦੇ ਬੈਠਿਆ ਹੋਇਆ ਪ੍ਰੀਖਿਆ ਕਰਕੇ ਦਿਖਾ ਦਈਏ। ਜੂਰੀ ਵਿੱਚ ਬੈਠਾ ਸੀ ਉਸਨੂੰ ਸੰਬੋਧਨ ਕਰਦਿਆਂ ਹੋਇਆ ਗੁਰੂ ਅੰਗਦ ਸਾਹਿਬ ਜੀ ਨੇ ਬਚਨ ਕਿਹਾ ਹੈ, ਦਾਸੂ ਇਸਕੇ ਸੰਗ ਸੋ ਜਾਵਾ ਹੈ, ਵੀ ਦਾਸੂ ਸਾਡੇ ਵੱਡੇ ਪੁੱਤਰਾ ਗੋਂਦਾ ਖੱਤਰੀ ਚੌਧਰੀ ਆਇਆ ਇਹਦੇ ਨਾਲ ਤੂੰ ਚਲਾ ਜਾ, ਪ੍ਰੇਤ ਬਡਾਰ ਸੋ ਗ੍ਰਾਮ ਵਸਾਵਾ, ਤੂੰ ਗੱਲਬਾਤ ਤਾਂ ਸੁਣੀ ਲਈ ਹੈ ਵੀ ਇਹਨੇ ਧਰਤੀ ਪਿੱਛੇ ਝੂਠ ਬੋਲਿਆ ਸੀ, ਉਹ ਥਾਂ ਤੇ ਭੂਤ ਪ੍ਰੇਤ ਆ ਗਏ, ਹੁਣ ਗੁਰੂ ਨਾਨਕ ਦੀ ਹਜ਼ੂਰੀ ਵਿੱਚ ਘਰ ਵਿੱਚ ਆ ਕੇ ਇਹਨੇ ਸੱਚ ਬੋਲ ਦਿੱਤਾ, ਜਿਹੜਾ ਸੱਚ ਬੋਲੇ ਉਹਦੀ ਮਦਦ ਕਰਨੀ ਗੁਰੂ ਘਰ ਵੱਲੋਂ ਸਹਿਜੇ ਹੁੰਦੀ ਹੈ, ਇਸ ਕਰਕੇ ਵੀ ਤੂੰ ਚਲਾ ਜਾ, ਭੂਤ ਪ੍ਰੇਤ ਸਾਰੇ ਜਾ ਕੇ ਖੰਡਾ ਪੰਡਾ ਦੇਵੇ, ਨਾਸ਼ ਕਰ ਦੇ ਭਜਾ ਦੇ, ਸੁਣ ਕੇ ਕਰਤ ਭਇਓ ਨਹਿ ਜਾਓ, ਸੁਣ ਕੇ ਕਹਿਤ ਭਇਓ ਨਹਿ ਜਾਓ। ਗੁਰੂ ਅੰਗਦ ਸਾਹਿਬ ਜੀ ਤੇ ਸੁਣ ਕੇ ਕਹਿਣ ਲੱਗਿਆ ਮਾਰਾ ਮੈਂ ਤਾਂ ਨੀ ਉੱਥੇ ਜਾਂਦਾ ਇਹਦੇ ਨਾਲ, ਭੂਤ ਪ੍ਰੇਤ ਮੈਂ ਕੁਤੋ ਵਸਾਉ, ਜਿੱਥੇ ਮਾਦਾ ਭੂਤ ਹੀ ਪ੍ਰੇਤ ਰਹਿੰਦੇ ਉੱਥੇ ਮੈਂ ਕਿਵੇਂ ਭਲਾ ਨਗਰ ਵਸਾ ਦੇ। ਹਮਰੋ ਗ੍ਰਾਮ ਖਡੂਰ ਰਹਿਣ ਕੋ, ਸਾਡਾ ਜਿਹੜਾ ਨਗਰ ਮਾਰਾ ਸੋਹਣਾ ਹੈ ਖਡੂਰ ਰਹਿਣ ਵਾਸਤੇ ਹੈਗਾ ਹੈ, ਪਹਿਲਾਂ ਨਾਂਗੇ ਦੀ ਸਰਾਏ ਰਹਿੰਦੇ ਸੀ ਆਪਣੇ ਨਗਰ, ਹੁਣ ਇੱਥੇ ਆ ਰਹੇ ਹਾਂ। ਇਸ ਕੋ ਤਿਆਗਤ ਜਾਓ ਤੇ ਨਾ ਕੋ, ਐਸਾ ਸੋਹਣਾ ਨਗਰ ਖਡੂਰ ਹੈ ਇਸ ਨੂੰ ਮੈਂ ਮਾਰਾ ਛੱਡ ਕੇ ਮੈਂ ਭਲਾ ਕਿਵੇਂ ਚਲਾ ਜਾਵਾਂਗਾ, ਉੱਥੇ ਨੀ ਮੈਂ ਜਾਵਾਂਗਾ। ਐਸੇ ਥਾਨ ਪਠਾਵਨ ਲਾਗੇ, ਸਾਹਿਬ ਪ੍ਰਸਾਦ ਜੀ ਤੁਸੀਂ ਇਹੋ ਜਿਹੇ ਭੈੜੇ ਸਥਾਨ ਸਾਨੂੰ ਮੈਨੂੰ ਭੇਜਣ ਲੱਗੇ ਹੋ, ਜਹਿ ਕੋ ਬਸ ਹੈ ਨਾ ਸਭ ਹੂੰ ਤਿਆਗੇ, ਇੱਥੇ ਕੋਈ ਵੀ ਪੁਰ ਜਾ ਕੇ ਬਸਦੇ ਹੀ ਨਹੀਂ ਹੈ, ਸਭ ਹੀ ਛੱਡ ਜਾਂਦੇ, ਮੋਹ ਤੇ ਤਾਂ ਨਾ ਜਾਇਓ ਜਾਏ। ਇਸ ਕਰਕੇ ਗੁਰੂ ਅੰਗਦ ਸਾਹਿਬ ਪਿਤਾ ਜੀ ਇਹੋ ਜਿਹੇ ਭੂਤਾਂ ਪ੍ਰੇਤਾਂ ਵਾਲੇ ਥਾਂ ਤੇ ਗੋਂਦੇ ਖੱਤਰੀ ਨਾਲ ਮੈਥੋਂ ਤਾਂ ਨਹੀਂ ਜਾਇਆ ਜਾਂਦਾ, ਥਾਨ ਸਖਤ ਜੋ ਬਸ ਹੈ ਨਾ ਕਾ ਜਾਏ। ਜੋ ਕਿ ਥਾਂ ਬੜਾ ਸਖਤ ਹੈ, ਉਹ ਤਾਂ ਕਿਸੇ ਤਰ੍ਹਾਂ ਵਸ ਹੀ ਨਹੀਂ ਸਕਦਾ ਹੈ। ਮਹਾਬਲੀ ਤਹਿ ਦੇਵ ਸੁਣੇ ਹੈ, ਆਹ ਗੁੰਦਾ ਖੱਤਰੀ ਕਹਿ ਰਿਹਾ, ਅਸੀਂ ਸੁਣੀ ਲਿਆ ਵੀ ਉੱਥੇ ਵੱਡੇ ਵੱਡੇ ਦਿਓ ਬਲੀ ਬਨ ਵਸਦੇ ਹੈ। ਕਿਸਹੂੰ ਪਾਸ ਨਾ ਜਾਏ ਗਿਣੇ ਹੈ, ਇੰਨੇ ਹਨ ਵੀ ਕਿਸੇ ਦੇ ਪਾਸੋਂ ਜੇ ਗਿਣਤੀ ਕਰੀਓ ਗਿਣੇ ਮਿਣੇ ਵੀ ਨਹੀਂ ਜਾ ਸਕਦੇ, ਬੇਹਿਸਾਬੇ ਹੀ ਹੈ। ਘਰ ਕੀ ਕੰਧ ਉਸਾਰਤ ਜਾਨ, ਹਾਏ ਗੁੰਦਾ ਦੱਸੀ ਜਾ ਰਿਹਾ ਵੀ ਘਰਾਂ ਦੀਆਂ ਜਿਹੜੀਆਂ ਕੰਧਰਾਂ ਜਿਹੜੇ ਕੋਈ ਪੁਰਸ਼ ਛੱਤ ਪਾਉਣ ਵਾਸਤੇ ਉਸਾਰੀ ਕਰਦੇ ਹੈ, ਭਾਈ ਰਹਿਣ ਢਾਹਤ ਹੈ ਤਾਂ ਜਦੋਂ ਰਾਤ ਹੋ ਜਾਂਦੀ ਉਹ ਆ ਕੇ ਕੰਧਾਂ ਕੁੰਧਾਂ ਸਾਰੀਆਂ ਢਾ ਜਾਂਦੇ ਹਨ। ਕਰਹਿ ਬਾਦ ਨਹਿ ਬਸਨੇ ਦੇਤ, ਕਰਕੇ ਭੂਤ ਪ੍ਰੇਤ ਉਹਨਾਂ ਲੱਕਾਂ ਨਾਲ ਝਗੜਾ ਕਰਦੇ ਹਨ ਤੇ ਉਹ ਨਗਰ ਵਸਣ ਨਹੀਂ ਦਿੰਦੇ ਹਨ। ਕੈਸੇ ਹੋਵੇ ਕਰੇ ਨਿਕੇਤ, ਮੇਰੇ ਗਿਆ ਮਾਰਾ ਉੱਥੇ ਭਲਾ ਕਿਵੇਂ ਘਰ ਬਣ ਜਾਣਗੇ, ਕਿਵੇਂ ਟਿਕਾਣੇ ਲੋਕਾਂ ਦੇ ਹੋ ਜਾਣਗੇ। ਤਹਿ ਬਸ ਕੇ ਹਮ ਲੈਣੋ ਕਿਆ ਹੈ, ਬਾਕੀ ਜਿਹੜਾ ਇਹੋ ਜਿਹਾ ਮਾਰਾ ਭੂਤਾਂ ਬੇਤਾਂ ਵਾਲਾ ਥਾਂ ਉੱਥੇ ਅਸੀਂ ਬਸ ਰਸ ਕੇ ਭਲਾ ਕੀ ਲੈਣਾ ਹੈ। ਸਕਲ ਪਦਾਰਥ ਦਏ ਇਹਾਂ ਹੈ, ਹਾਂ ਪਰਮੇਸ਼ਰ ਵਾਹਿਗੁਰੂ ਨੇ ਗੁਰੂ ਨਾਨਕ ਨੇ ਕਿਰਪਾ ਕਰਕੇ ਸਾਰੇ ਜਿਹੜੇ ਖਾਣ ਪੀਣ ਵਾਲੇ ਪਦਾਰਥ ਇੱਥੇ ਸਾਨੂੰ ਖੁੱਲੇ ਹੀ ਬਖਸ਼ੇ ਹੋਏ ਦਿੱਤੇ ਹੋਏ। ਲਗ ਸੁੱਤ ਦਾਤੂ ਕੀ ਦਿਸ ਹੇਰ, ਜਦੋਂ ਦਾਸੂ ਇਸ ਤਰ੍ਹਾਂ ਜਵਾਬ ਦੇ ਗਿਆ ਵੀ ਅਸੀਂ ਉੱਥੇ ਕੀ ਜਾ ਕੇ ਲੈਣਾ, ਸੋਹਣਾ ਇੱਥੇ ਮੌਜਨਾ ਬਸ ਰਹੇ ਹਾਂ। ਫਿਰ ਜਿਹੜਾ ਛੋਟਾ ਪੁੱਤਰ ਦਾਸੂ ਸੀ ਉਹਦੀ ਤਰਫ਼ ਗੁਰੂ ਅੰਗਦ ਸਾਹਿਬ ਨੇ ਵੇਖਿਆ ਹੈ, ਫਿਰ ਆਣ ਫੁਰਮਾਇਓ ਫੇਰ, ਹਾਂ ਬਾਬਾ ਫੇਰੂ ਜੀ ਦੇ ਆਣ ਜਿਹੜੇ ਪੁੱਤਰ ਗੁਰੂ ਅੰਗਦ ਸਾਹਿਬ ਜੀ ਉਹਨਾਂ ਨੇ ਫੇਰ ਇਸ ਨੂੰ ਫੁਰਮਾਇਆ ਹੈ, ਇਸ ਨੂੰ ਕਿਹਾ ਹੈ, ਵੱਡੋ ਭਰਾਤ ਨਹਿ ਜਾਏ ਤਿਹਾਰੋ, ਲੈਵੇ ਦਾਸੂ ਤੇਰਾ ਜਿਹੜਾ ਵੱਡਾ ਭਰਾ ਦਾਸੂ ਉਹ ਤਾਂ ਉੱਥੇ ਜਾਂਦਾ ਨਹੀਂ ਹੈ ਗੋਂਦੇ ਖੱਤਰੀ ਨਾਲ, ਮਾਨ ਬਾਕ ਅਬ ਤੁਮੀ ਪਧਾਰੋ, ਪੁੱਤਰ ਬਚਨ ਮੰਗ ਤੁਸੀਂ ਇਹਦੇ ਨਾਲ ਉੱਥੇ ਚਲਾ ਜਾਓ। ਖੱਤਰੀ ਖੱਤਰੀ ਬੇਨਤੀ ਕਰਤ ਉਚਾਰੀ, ਕਿਉਂਕਿ ਗੁੰਦਾ ਖੱਤਰੀ ਚੌਧਰੀ ਹੈ ਵੀ ਗੁਰੂ ਨਾਨਕ ਸਾਹਿਬ ਦੇ ਘਰ ਅੱਗੇ ਬੇਨਤੀ ਕਰ ਰਿਹਾ ਹੈ, ਉੱਠ ਅਬ ਜਾਹੋ ਬਨੋ ਉਪਕਾਰੀ, ਵੀ ਪੁੱਤਰ ਪਰਉਪਕਾਰੀ ਬਣ ਉੱਠ ਕੇ ਇਹਦੇ ਨਾਲ ਚਲਾ ਜਾਓ ਉੱਥੇ, ਸਭ ਭੂਤਨ ਕੋ ਤ੍ਰਾਸ ਦਿਖਾਏ, ਦੋਵੇਂ ਪੁੱਤਰ ਜਾ ਕੇ ਜਿੰਨੇ ਉੱਥੇ ਪੁਰਤ ਪੁਰੂਤ ਪ੍ਰਿੰਦ ਰਹਿੰਦੇ ਆ ਸਾਰਿਆਂ ਨੂੰ ਡਰ ਭੈ ਦਿਖਾ ਕੇ, ਨਿਰ ਉਪਾਦ ਕਰ ਗ੍ਰਾਮ ਵਸਾਏ, ਬਿਨਾਂ ਕਿਸੇ ਉਪਦਰ ਲੜਾਈ ਝਗੜੇ ਤੋਂ ਰਹਿਤ ਕਰਕੇ ਸੋਹਣਾ ਨਗਰ ਵਸਾ ਦੇ। ਸੁਣੋ ਪਿਤਾ ਜੀ ਬਸ ਹੈ ਖਡੂਰ, ਉਸ ਵੇਲੇ ਇਹ ਵੀ ਕਹਿਣ ਲੱਗਿਆ ਸੁਣੋ ਪਿਤਾ ਗੁਰੂ ਅੰਗਦ ਸਾਹਿਬ ਜੀ ਖਡੂਰ ਵਿੱਚ ਅਸੀਂ ਰਹਿੰਦੇ ਹਾਂ ਵਸਦੇ ਹਾਂ, ਤਾਂ ਜਾਨਕੀ ਕੌਣ ਜ਼ਰੂਰ, ਉੱਥੇ ਇੱਥੇ ਵਸਦਿਆਂ ਰਸਦਿਆਂ ਉੱਥੇ ਸਾਨੂੰ ਜਾਣ ਦੀ ਕੀ ਪਈ ਜ਼ਰੂਰਤ ਪਈ ਹੋਈ ਹੈ, ਵੈਸੇ ਸਦਨ ਗੋਬਿੰਦ ਗੁਣ ਗਾਵੇ, ਆਪਣੇ ਘਰ ਦੇ ਵਿੱਚ ਬੈਠੇ ਮੌਜ ਨਾਲ ਗੋਬਿੰਦ ਦੇ ਗੁਣ ਗਾਉਣੇ ਆ, ਨਿਜ ਕਾਰਜ ਹਿਤ ਬਹੁ ਚੱਲ ਆਵੇ, ਆਪ ਆਪਣੇ ਕੰਮਾਂ ਵਾਸਤੇ ਬਥੇਰੇ ਲੋਕ ਚੱਲ ਚੱਲ ਕੇ ਮੂੰਹ ਚੁੱਕ ਕੇ ਆਈ ਜਾਂਦੇ ਹੁੰਦੇ ਆ, ਇਹ ਵੀ ਆ ਗਿਆ ਹੈ, ਕਿਸ ਕਿਸ ਸੰਗ ਆਪ ਚੱਲ ਜਾਵਾ, ਇਹ ਗੁਰੂ ਅੰਗਦ ਸਾਹਿਬ ਜੀ ਮੈਂ ਜਾਂ ਤੁਸੀਂ ਹੁਣ ਕਿਹਦੇ ਕਿਹਦੇ ਨਾਲ ਚੱਲ ਕੇ ਜਾਵਾਂਗੇ, ਕਿੱਥੋਂ ਕਿੱਥੋਂ ਅਸੀਂ ਭੂਤ ਪ੍ਰੇਤ ਉਠਾਵਾਂਗੇ, ਕਿਹਦੇ ਕਿਹਦੇ ਨਗਰ ਵਸਾਵਾਂਗੇ, ਕਿਆ ਹਮਕੋ ਉਜਰੋ ਕੇ ਵਸਾਵਾਂ, ਹਾਂ ਸਾਨੂੰ ਕੀ ਪਿਆ ਮਾਰਾ ਕੋਈ ਉਜੜੇ ਕੋਈ ਵਸਦਾ ਰਹੇ, ਜਿਵੇਂ ਉਹ ਕਿਹਾ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ, ਵੀ ਉਹੀ ਜੀ ਗੱਲ ਇਹਨੇ ਕਰ ਦਿੱਤੀ ਵੀ ਸਾਨੂੰ ਕੀ ਕੋਈ ਮਰੇ ਕੋਈ ਵਸੇ ਕੋਈ ਉਜੜੇ ਕੋਈ ਵਸਦਾ ਰਹੇ, ਸਾਨੂੰ ਨਹੀਂ ਕੋਈ ਵਾਹ ਵਾਸਤਾ, ਸੁਣ ਸੁੱਤ ਦੋਇਨ ਤੇ ਇਮ ਬੈਨ, ਆਪਣੇ ਦੋਵੇਂ ਸੁਪੁੱਤਰਾਂ ਤੋਂ ਇਸ ਤਰ੍ਹਾਂ ਦੇ ਬਚਨ ਸੁਣ ਕੇ ਵੀ ਅਸੀਂ ਨੀ ਉੱਥੇ ਜਾਣਾ ਹੈ। ਅਮਰਦਾਸ ਕੀ ਦਿਸ ਕਰ ਡੈਨ, ਉਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਤਰਫ ਗੁਰੂ ਅੰਗਦ ਸਾਹਿਬ ਨੇ ਨੇਤਰ ਕੀਤੇ ਝਾਕੇ ਹਨ, ਕਹਿਓ ਜਾਹੋ ਪੁਰਖਾ ਤੁਮ ਤਹਾਂ, ਕਹਿਣ ਲੱਗੇ ਵੀ ਹੇ ਵੀ ਪੁਰਖਾ ਤੁਸੀਂ ਉੱਥੇ ਚਲਾ ਜਾ, ਵਾਸਾ ਭੂਤ ਪ੍ਰੇਤ ਕੋ ਜਹਾਂ, ਜਿੱਥੇ ਆ ਵੀ ਗੁੰਦਾ ਖੇਤ ਦੱਸ ਰਿਹਾ ਵੀ ਬੜੇ ਭੂਤਾਂ ਪ੍ਰੇਤਾਂ ਦਾ ਨਿਵਾਸ ਹੈ, ਕਰਹੋ ਬਸਾਵਨ ਸੁੰਦਰਪੁਰੀ, ਆ ਉੱਥੇ ਜਾ ਕੇ ਸੋਹਣੀ ਨਗਰੀ ਜਿਹੜੀ ਘੁੱਗ ਹੈ ਤੂੰ ਵੀ ਵਸਾਉਣਾ ਕਰ, ਜਨ ਗੁਰ ਕੀਰਤ ਕੀ ਹੋਏ ਪੁਰੀ, ਇਹੋ ਜਿਹੀ ਨਗਰੀ ਵਸਾ ਆਵੇ ਜਣੀ ਗੁਰੂ ਨਾਨਕ ਸਾਹਿਬ ਦੀ ਸ਼ਿਵ ਸਲਾਘਾ ਦੀ ਕੀਰਤਨ ਭਗਤੀ ਦੀ ਪੂਰੀ ਹੋ ਜਾਏ। ਮੁਖ ਤੇ ਅੱਖਰ ਨਿਕਸੇ ਆਦੇ, ਹਰੇ ਗੁਰੂ ਅੰਗਦ ਸਾਹਿਬ ਜੀ ਦੇ ਮੁਖਾਰ ਬਿੰਦ ਅੱਧੇ ਕੀ ਅੱਖਰ ਨਿਕਲੇ ਸੀ ਵੀ ਤੁਸੀਂ ਚਲੇ ਜਾਓ ਤੇ ਨਗਰੀ ਵਸਾਓ ਸੋਹਣੀ। ਸੁਣ ਤਿਆਰ ਹੋਵੋ ਕੱਟ ਬਾਦੇ, ਉਸੇ ਵੇਲੇ ਸੁਣ ਕੇ ਕਹਿੰਦੇ ਤਿਆਰ ਹੋ ਗਏ ਤੇ ਲੱਕ ਬੰਨ ਲਿਆ ਕਵਰ ਕਸਾ ਕਰ ਲਿਆ ਝੱਟ ਪਾਟੀ। ਹੱਥ ਜੋੜ ਬੂਜੀ ਵਿਦ ਕੈਸੇ, ਹਾਂ ਹੱਥ ਜੋੜ ਕੇ ਪੁੱਛ ਲਿਆ ਵਿਧੀ ਦੱਸੋ ਮਹਾਰਾਜ ਕਿਸ ਤਰ੍ਹਾਂ ਦੀ ਕਿਸ ਜੁਗਤੀ ਨਾਲ ਕਿਸ ਢੰਗ ਨਾਲ ਨਗਰ ਵਸਾਉਣਾ। ਜਬ ਆਇਸ ਹੋਏ ਰਾਜਪੁਰ ਤੈਸੇ, ਇਸ ਤਰ੍ਹਾਂ ਮਹਾਰਾ ਆਪ ਜੀ ਦੀ ਆਗਿਆ ਹੋਵੇਗੀ ਉਸ ਤਰ੍ਹਾਂ ਦਾਸ ਤੇ ਮਹਾਰਾ ਨਗਰ ਰਚ ਦੇਵੇਗਾ ਬਣਾ ਦੇਵੇਗਾ। ਕਹਿਓ ਗੁਰੂ ਪੂਰਬ ਦਿਸ ਜੋਈ, ਗੁਰੂ ਅੰਗਦ ਸਾਹਿਬ ਜੀ ਕਹਿਣ ਲੱਗੇ ਹੇ ਅਮਰਦਾਸ ਸਾਹਿਬ ਜੀ ਜਿਹੜਾ ਇਹ ਗੁੰਦਾ ਹੈ ਨਾ ਇਹਦੇ ਚੜ੍ਹਦੀ ਤਰਫ਼ ਜਿਹੜੀ ਕੋਈ ਧਰਤੀ ਹੈਗੀ ਹੈ। ਕਰੋ ਖਨਾਵਨ ਨੀਕੇ ਸੋਈ, ਹਾਂ ਕਹਿੰਦੇ ਉੱਥੇ ਜਾ ਕੇ ਧਰਤੀ ਨੂੰ ਚੰਗੀ ਤਰ੍ਹਾਂ ਡੂੰਘੀ ਪਟਵਾਉਣ, ਡੂੰਘੀਆਂ ਨਿਓ ਪਟਵਾਇਓ ਤੁਸੀਂ ਇੱਕ ਸਮ ਕਰਕੇ ਥਾਨ ਤਹਾਂ ਸੋ। ਫਿਰ ਉੱਥੇ ਜਿਹੜਾ ਕੂਚਾ ਨੀਵਾਂ ਜਾਂ ਥਾਂ ਟਿੱਬੇ ਟਿੱਬੇ ਜੇ ਉਹਨਾਂ ਨੂੰ ਇੱਕ ਸਮਾਨ ਇੱਕ ਬਰਾਬਰ ਕਰਕੇ ਪਧਰਾ। ਵਸਬੇ ਕਾਰਨ ਰਚੋ ਆਵਾਸ, ਹਾਂ ਫਿਰ ਉੱਥੇ ਵਸਣ ਵਾਸਤੇ ਸੋਹਣੇ ਜਿਹੜੇ ਮਕਾਨ ਬਣਾ ਲਵੋ ਤਿਆਰ ਕਰਵਾ ਲਵੋ। ਸੁੰਦਰ ਛਰੀ ਸੋ ਚੰਚਲ ਕਰਦੇ, ਇਸ ਤਰ੍ਹਾਂ ਦੇ ਬਚਨ ਕਹੇ ਹੈ ਤੇ ਉਸ ਵੇਲੇ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਹੱਥਾਂ ਦੇ ਵਿੱਚ ਸੋਹਣੀ ਜਿਹੜੀ ਫੂਲ ਛਟੀ ਫੜੀ ਹੋਈ ਸੀ ਉਹਨੂੰ ਹਿਲਾਉਂਦਿਆਂ ਚਲਾਉਂਦਿਆਂ ਅਮਰਦਾਸ ਕੋ ਦੀਨਸ ਕਰਦੇ, ਇਹੋ ਜਿਹੜੀ ਫੂਲ ਛਟੀ ਹੈ ਹਿਲਾਉਂਦਿਆਂ ਚਲਾਉਂਦਿਆਂ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਆਪਣੇ ਹੱਥ ਵਿੱਚੋਂ ਗੁਰੂ ਅਮਰਦਾਸ ਸਾਹਿਬ ਜੀ ਦੇ ਹੱਥ ਵਿੱਚ ਫੜਾ ਦਿੱਤੀ। ਇਹੋ ਲੈ ਜਾਹੋ ਸਮੁੱਖ ਤਿੰਨ ਹੋਏ, ਮਹਾਰਾਜ ਕਹਿੰਦੇ ਆ ਵੀ ਸਾਡੇ ਹੱਥਾਂ ਦੀ ਫੂਲ ਛਟੀ ਤੂੰ ਲੈ ਜਾ ਜਿੱਥੇ ਲੱਖਾਂ ਭੂਤ ਬਰੇ ਰਹਿੰਦੇ ਉਹਦੇ ਸਾਹਮਣੇ ਜੇ ਹੋ ਜਾ। ਕਰੋ ਦਿਖਾਵਨ ਰਹਿ ਨਾ ਕੋਈ, ਆ ਜਿਹੜੀ ਫੂਲ ਛਟੀ ਜੇ ਉਹਨਾਂ ਨੂੰ ਮਾੜਾ ਜਿਹਾ ਹਲਾ ਚਲਾ ਕੇ ਦਿਖਾਈ ਕੋਈ ਨੀ ਉੱਥੇ ਰਹੇਗਾ, ਸਭ ਭੱਜ ਜਾਣਗੇ ਭਗੌੜੇ ਹੋ ਜਾਣਗੇ। ਜਿਹੇ ਜਿਹੇ ਚਰਨ ਤੁਹਾਰੋ ਫਿਰ ਬਾਕੀ ਵੀ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਲੱਕ ਬੰਨ ਕੇ 12 ਸਾਲ ਸੇਵਾ ਕੀਤੀ ਹੈ, ਤੁਹਾਡਾ ਸਰੀਰ ਹੀ ਪਵਿੱਤਰ ਹੋਇਆ ਪਿਆ, ਸੇਵਾ ਦਾ ਰੂਪ ਵੀ ਫਿਰਿਆ, ਇਸ ਕਰਕੇ ਜਿੱਥੇ ਤੁਹਾਡਾ ਚਰਨ ਇਹ ਫਿਰੇਗਾ ਹੋਏ ਅਸ਼ੁਭ ਤਿਸਕੋ ਸ਼ੁਭ ਕਰ ਰਹੀ। ਕਿੰਨਾ ਮਰਜ਼ੀ ਭਾਵੇਂ ਭੈੜਾ ਅਸੋ ਗੰਦਾ ਥਾਂ ਹੋਵੇ ਉਹਨੂੰ ਇਹ ਚੰਗਾ ਪਵਿੱਤਰ ਕਰ ਦੇਣਗੇ ਤੁਹਾਡੇ ਚਰਨ। ਨਿਜ ਨਿਵਾਸ ਹਿਤ ਰਚੋ ਆਵਾਸ, ਬਾਕੀ ਵੀ ਪਹਿਲਾਂ ਤਾਂ ਲੋਕਾਂ ਵਾਸਤੇ ਘਰ ਬਣਾਉਣੇ ਹੈ, ਫਿਰ ਆਪਣੇ ਵਾਸ ਆਪਣੇ ਪਰਿਵਾਰ ਵਾਸਤੇ ਵੀ ਤੁਸੀਂ ਘਰ ਬਣਾ ਲੈਣੇ ਉੱਥੇ। ਨਰ ਭਿਖ ਆਵਹਿ ਕਰਹਿ ਸੋ ਵਾਸ, ਜੀ ਕਹਿੰਦੇ ਤੁਸੀਂ ਮਕਾਨ ਬਣਾ ਲਵੋਗੇ ਲੋਕ ਵੇਖ ਵੇਖ ਕੇ ਆਪੇ ਵਸਣ ਲਈ ਉੱਥੇ ਆ ਜਾਣਗੇ। ਇਹ ਗੋਂਦਾ ਖੱਤਰੀ ਧੰਨਵਾਨ, ਬਾਕੀ ਵੀ ਅਮਰਦਾਸ ਹੈ ਜਿਹੜਾ ਗੋਂਦਾ ਖੱਤਰੀ ਚੋਰੀਏ ਚੰਗਾ ਮਾਇਆ ਧਾਰੀਏ ਧੰਨ ਵਾਲਾ ਹੈ। ਕਰਹਿ ਚਨਾਵਨ ਮਹਿਲ ਮਹਾਨ, ਆਪਣੇ ਵਾਸਤੇ ਵੀ ਚੰਗੇ ਚੰਗੇ ਜਿਹੜੇ ਮਹਲ ਹਨ ਟਾਰੀਆਂ ਚਿਣਵਾ ਲਏਗਾ। ਨਾਮ ਇਸੀ ਕੇ ਪਰਪੁਰ ਨਾਮੋ, ਇਹ ਗੋਂਦੇ ਖੱਤਰੀ ਦੇ ਨਾਮ ਉੱਪਰ ਹੀ ਜਿਹੜਾ ਨਾਮ ਹੈ ਨਗਰ ਦਾ ਤੁਸੀਂ ਰੱਖਣਾ ਹੈ। ਨਾਮ ਪਵੇ ਰੱਖਿਆ ਸੀ ਪਰਮੇਸ਼ਰ ਦੇ ਨਾਂ ਤੇ, ਗੋਇੰਦ ਬਾਲ ਗੋਇੰਦ ਪੁਰੀ ਸਾਮ ਜਲਨ ਚੀਰ ਵਿਪਾਸ ਬਣਾਇਓ, ਇੱਕੋ ਇਨ ਧਰਤੀ ਦਾ ਮਾਲਕ ਕੌਣ ਪਰਮੇਸ਼ਰ ਹੈ, ਇਸ ਕਰਕੇ ਉਹ ਉੱਧਰ ਜਿਵੇਂ ਕ੍ਰਿਸ਼ਨ ਜੀ ਨੇ ਗੋਇੰਦਪੁਰੀ ਗਵਾਰਕਾਪੁਰੀ ਵਸਾਈ ਸੀ, ਇੱਧਰ ਪਰਮੇਸ਼ਰ ਦੇ ਨਾਮ ਤੇ ਗੋਇੰਦਵਾਲ ਪਰਮੇਸ਼ਰ ਦਾ ਵਸਾਇਆ ਹੋਇਆ ਨਗਰ ਜਿਸਦਾ ਮਾਲਕ ਪਰਮੇਸ਼ਰ ਹੈ ਉਹਦਾ ਇਹ ਮਾਲਕ ਇੱਥੇ ਐਸੇ ਆ ਗਿਆ ਵੀ ਇਹਦੇ ਨਗਰ ਦੇ ਨਾਂ ਜੇ ਐਸਾ ਹੁੰਦਾ ਫਿਰ ਤਾਂ ਗੋਇੰਦਵਾਲ ਹੁੰਦਾ ਹੈ ਇਹ ਗੋਇੰਦਵਾਲ। ਉਹ ਗੋਨ ਧਰਤੀ ਦਾ ਇੰਦ ਨਾ ਮਾਲਕ ਦਾ ਹੈ, ਧਰਤੀ ਦਾ ਮਾਲਕ ਕੌਣ ਹੈ ਪਰਮੇਸ਼ਰ ਵਾਹਿਗੁਰੂ ਹੀ ਹੈ, ਇਸ ਕਰਕੇ ਵੀ ਪਰਮੇਸ਼ਰ ਦੇ ਨਾਮ ਦੇ ਉੱਪਰ ਤੁਸੀਂ ਇਹ ਨਗਰ ਵਸਾਉਣਾ ਨਾ ਗੋਇੰਦਵਾਲ ਰੱਖਣਾ ਹੈ। ਰਚੋ ਰੁਚਿਰ ਵਸਬੇ ਹਿਤਾਮੋ, ਆਪਣੇ ਵਸਣ ਵਾਸਤੇ ਸੋਹਣੇ ਜਿਹੜੇ ਮਕਾਨ ਤੁਸੀਂ ਰਚ ਲਵੋ ਬਣਵਾ ਲਵੋ। ਕਰਤ ਫਰੇਬ ਸੋ ਦਾਸੂ ਦਾਤੂ, ਆ ਜਿਹੜੇ ਸਾਡੇ ਦੋਵੇਂ ਪੁੱਤਰ ਬੈਠੇ ਨਾ ਦਾਸੂ ਤੇ ਦਾਸੂ ਇਹ ਬੜਾ ਛਲ ਫਰੇਬ ਜਾ ਕਰਦੇ। ਸੁਨ ਪ੍ਰੇਤਨ ਕੋ ਇਹ ਡਰ ਪਾਤੂ, ਦਿੱਤਾ ਨਹੀਂ ਹੈ। ਗੱਲਾਂ ਬਾਤਾਂ ਸੁਣ ਕੇ ਬੜਾ ਡਰ ਜਾ ਪਾਉਂਦੇ ਹੈ, ਇਧਰਾਉਂਦੇ ਹੈ। ਨਹਿ ਨਾ ਜਾਣਦੇ ਗੁਰੂ ਪ੍ਰਤਾਪੂ। ਇਹ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਤੇਜ ਪ੍ਰਤਾਪ, ਇਹਨੂੰ ਬਿਲਕੁਲ ਨਹੀਂ ਜਾਣਦੇ ਹਨ। ਕਰਨ ਹਾਰ ਕੋ ਜਾਣੈ ਆਪੂ। ਤਾਂ ਮੈਂ ਇੰਨੇ ਹਮੈ ਹੰਕਾਰ ਨਾਕੜੇ ਹੋਏ ਆਪਣੇ ਆਪ ਨੂੰ ਸਭ ਕੁਝ ਕਰਨ ਕਰਾਉਣ ਵਾਲਾ ਸਮਝੀ ਬੈਠੇ ਵੀ ਸਾਥੋਂ ਬਿਨਾਂ ਨਹੀਂ ਕੁਛ ਹੋ ਸਕਦਾ ਹੈ। ਜਾਂ ਤੇ ਇਮਕੋ ਤ੍ਰਾਸ ਮਹਾਨ। ਇਸੇ ਕਰਕੇ ਆਪਣੇ ਆਪ ਨੂੰ ਬਹੁਤਾ ਜਾਣਨ ਕਰਕੇ ਇਹਨਾਂ ਨੂੰ ਵੀ ਆਪਣਾ ਬੜਾ ਭਾਰੀ ਡਰ ਪਿਆ ਵੀ ਉੱਥੇ ਜਾ ਕੇ ਅਸੀਂ ਕਿਤੇ ਮਰਮੁਕ ਨਾ ਜਾਈਏ। ਕਰਨ ਕਰਾਵਨ ਗੁਰ ਤੁਮ ਜਾਣੋ। ਹਾਂ, ਤੁਸੀਂ ਵੀ ਜਿਹੜਾ ਨਗਰ ਨੂੰ ਬਣ ਬਣਾਉਣ ਵਾਲਾ ਹੈ ਗੁਰੂ ਨਾਨਕ ਸਾਹਿਬ ਜੀ ਨੂੰ ਜਾਣਨਾ ਹੈ ਵੀ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਕੇ ਨਗਰ ਵਸਾਉਣਗੇ ਤੇ ਵਸ ਜਾਏਗਾ। ਇਮ ਸਮਝਾਏ ਸੰਗ ਤੇ ਸਕੀਨੋ। ਇਸ ਤਰ੍ਹਾਂ ਅਮਰਦਾਸ ਸਾਹਿਬ ਜੀ ਨੇ ਸਮਝਾ ਕੇ ਗੁੰਦੇ ਖੱਤਰੀ ਦੇ ਨਾਲ ਤਿਆਰ ਕਰ ਦਿੱਤਾ। ਤਬ ਸ੍ਰੀ ਅਮਰ ਚੱਲੇ ਰਸ ਪੀਨੋ। ਉਸ ਵੇਲੇ ਬੜੇ ਪ੍ਰੇਮ ਰਸ ਵਿੱਚ ਭਿੱਜੇ ਹੋਏ ਲੀਨ ਹੋਏ ਗੁਰੂ ਅਮਰਦਾਸ ਸਾਹਿਬ ਜੀ ਚੱਲ ਪਏ ਗੁੰਦੇ ਚੌਧਰੀ ਨਾਲ। ਪ੍ਰੇਮ ਧਰੋਵਰ ਉਰਕੇ ਮਾਹੀ। ਹਾਂ, ਹਿਰਦੇ ਰੂਪ ਧਰਤੀ ਦੇ ਵਿੱਚ ਪ੍ਰੇਮ ਰੂਪੀ ਜਿਹੜਾ ਬਿਰਸ਼ ਹੈ, ਸਰਦਾ ਆਲ ਬਾਲ ਹੈ ਜਾਹੀ। ਪ੍ਰੇਮ ਰੂਪੀ ਬਿਰਸ਼ ਦੇ ਇਰਦ ਗਿਰਦ ਜਿਹੜੀ ਖਾਲੀ ਉਹ ਬੜੀ ਭਾਰੀ ਸ਼ਰਧਾ ਹੈ। ਗੁਰ ਆਇਸ ਕੇ ਨਿਤ ਅਨੁਸਾਰੀ। ਜਿਹੜਾ ਗੁਰੂ ਮਹਾਰਾਜ ਦੇ ਹਮੇਸ਼ਾ ਕਹਿੰਦੇ ਅਨੁਸਾਰੀ ਹੋ ਕੇ ਚੱਲਣਾ ਹੈ। ਯਹੀ ਸੰਚਬੇ ਕੋ ਬਾਰ ਬਾਰੀ। ਇਹ ਕਹਿੰਦੇ ਜਿਹੜਾ ਬਿਰਸ਼ ਹੈ ਨਾ ਪ੍ਰੇਮ ਰੂਪੀ, ਉਹਨੂੰ ਸ੍ਰੇਸ਼ਟ ਪਾਣੀ ਪਾਉਣ ਵਾਸਤੇ ਹੈ। ਨਿਸ ਦਿਨ ਚਿਤਵਨ ਬਲਕਨ ਹੈ। ਜਿਹੜਾ ਰਾਤ ਦਿਨ ਗੁਰੂ ਗੰਗਰ ਸਾਹਿਬ ਨੂੰ ਚੇਤੇ ਕਰਦਾ ਰਹਿਣਾ, ਇਹ ਕਹਿੰਦੇ ਉਹ ਪ੍ਰੇਮ ਰੂਪੀ ਬਿਰਸ਼ ਦੀ ਉਪਰੀ ਛਿੱਲ ਹੈ। ਦ੍ਰਿੜ ਜੜ ਸਦਾ ਭਗਤ ਮਹਿ ਰਹਿ। ਹਮੇਸ਼ਾ ਜਿਹੜਾ ਭਗਤੀ ਵਿੱਚ ਲੀਨ ਰਹਿਣਾ, ਇਸ ਦੀਆਂ ਪ੍ਰੇਮ ਰੂਪੀ ਬਿਰਸ਼ ਦੀਆਂ ਪੱਕੀਆਂ ਜੜਾਂ ਹਨ। ਸਤ ਸੰਤੋਖ ਆਦਿ ਗੁਣ ਸਾਰੇ। ਸਤ ਸੰਤੋਖ ਧਰਮ ਵਿਚਾਰ ਖਿਮਾ ਆਦਿਕ ਜਿਹੜੇ ਦੇਵੀ ਗੁਣ ਹਨ ਸਾਰੇ। ਚੌਹ ਦਿਸਨ ਬਿਸਤਰਤ ਸੋ ਡਾਰੇ। ਇਹ ਜਿਹੜਾ ਪ੍ਰੇਮ ਰੂਪੀ ਬਿਰਸ਼ ਹੈ ਉਹਦੇ ਕਹਿੰਦੇ ਚਾਰੇ ਤਰਫਾਂ ਡਾਲੀਆਂ ਡਾਲੇ ਦਾ ਟਾਣਿਆਂ ਦਾ ਫੈਲਣਾ ਹੈ, ਫੈਲੇ ਹੋਏ ਹਨ। ਆਤਮ ਗਿਆਨ ਮਹਾ ਫਲ ਲਾਗੇ। ਜਿਹੜਾ ਆਪਣੇ ਆਪੇ ਦਾ ਗਿਆਨ, ਆਤਮ ਸਰੂਪ ਦਾ ਗਿਆਨ, ਇਹ ਜਿਸ ਨੂੰ ਮਹਾਨ ਫਲ ਲੱਗੇ ਹੋਏ ਹੈ। ਰਸ ਆਨੰਦ ਪ੍ਰਾਪਤ ਵੱਡ ਭਾਗੇ। ਜਿਹੜਾ ਆਨੰਦ ਹੈ ਇਹੀ ਇਹਦੇ ਵਿੱਚ ਰਸ ਹੈ। ਵੱਡੇ ਭਾਗਾਂ ਵਾਲਿਆਂ ਨੂੰ ਆਨੰਦ ਰੂਪੀ ਰਸ ਪ੍ਰਾਪਤ ਹੁੰਦਾ ਹੈ। ਜਿਹੜਾ ਕੋਈ ਅੰਦਰ ਦਿਓ ਫਲ ਦੇ ਵਿੱਚੋਂ ਜੂਸ ਕੱਢ ਲਈਦਾ, ਇਸ ਤਰ੍ਹਾਂ ਕਹਿੰਦੇ ਆਨੰਦ ਰੂਪੀ ਜੂਸ ਹੈ, ਰਸ ਹੈ, ਵੱਡੇ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦਾ ਹੈ। ਅਸਤਰ ਪ੍ਰੇਮ ਬਰਦ ਬੋ ਭਾਉ। ਐਸਾ ਜਿਹੜਾ ਪ੍ਰੇਮ ਰੂਪੀ ਜਿਹੜਾ ਬਿਰਸ਼ ਹੈ ਉਹਦਾ ਵਧਣਾ ਹੋ ਰਿਹਾ ਬੜੇ ਪ੍ਰਭਾਵ ਨਾਲ। ਔਰ ਸ੍ਰੀ ਅਮਰ ਅਚਲ ਬਰਦ ਥਾਉ। ਜੋ ਗੁਰੂ ਅਮਰਦਾਸ ਸਾਹਿਬ ਜੀ ਦਾ ਅਮਰ ਹਿਰਦਾ ਹੈ ਇਹੀ ਕਹਿੰਦੇ ਸ੍ਰੇਸ਼ਟ ਅਚਲ ਥਾਂ ਹੈ। ਚਲਬੇ ਸਮੇਂ ਨੀਰ ਭਰ ਆਵਾ। ਜਿਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਅੰਗਦ ਸਾਹਿਬ ਜੀ ਪਾਸੋਂ ਚੱਲਣ ਲੱਗੇ ਹੈ, ਚੱਲਣ ਲੱਗਿਆਂ ਵਿਛੋੜੇ ਕਰਕੇ ਨੇਤਰਾਂ ਵਿੱਚੋਂ ਜਲ ਭਰ ਆਇਆ ਹੈ। ਨਮੋ ਕਰਤ ਪਦ ਪਦਮ ਭਿਗਾਵਾ। ਗੁਰੂ ਅੰਗਦ ਸਾਹਿਬ ਮਹਾਰਾਜ ਨਮਸਕਾਰ ਕਰਦਿਆਂ ਪ੍ਰੇਮ ਦੇ ਅਥਰੂ ਕੇਰ ਕੇ, ਵਿਛੋੜੇ ਦੇ ਅਥਰੂ ਕੇਰ ਕੇ ਚਰਨ ਭਿਉਂ ਦਿੱਤੇ ਹਨ। ਮਿਲਿਓ ਰਹਿਓ ਬੀਤਿਓ ਚਿਰ ਕਾਲਾ। ਕਿਉਂਕਿ ਬਹੁਤ ਸਮਾਂ ਬੀਤ ਗਿਆ ਸੀ, 12 ਸਾਲ ਤੱਕ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਹੀ ਰਹੇ, ਜਿਉਂ ਆਏ ਮੁੜ ਕੇ ਘਰ ਵੱਲ ਨਹੀਂ ਗਏ, ਇਸ ਕਰਕੇ ਬਹੁਤ ਸਮਾਂ ਬੀਤ ਗਿਆ ਗੁਰੂ ਹਜ਼ੂਰੀ ਵਿੱਚ, ਜਿਸ ਕਰਕੇ ਵਿਛੋੜੇ ਕਰਕੇ ਅਥਰੂ ਕਿਰ ਰਹੇ ਹਨ। ਵਿਛੜਨ ਤੇ ਦੁੱਖ ਲਾਹਿਓ ਵਿਸਾਲ। ਗੁਰੂ ਅੰਗਦ ਸਾਹਿਬ ਜੀ ਦਾ ਪਾਸੋਂ ਵਿਛੜਨ ਕਰਕੇ ਬੜਾ ਦੁੱਖ ਲੈ ਰਹੇ। ਹੁਣ ਧੀਰਜ ਦੇ ਅਦਕ ਗੁਸਾਈ। ਜਗਤ ਦੇ ਮਾਲਕ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਜੀ ਨੂੰ ਬਹੁਤ ਧੀਰਜ ਹੌਸਲਾ ਦਿੱਤਾ ਵੀ ਸਾਡੇ ਅੰਗ ਸੰਗੀ ਹੋ। ਕਰਿਓ ਪਠਾਵਨ ਕੋ ਤਿਸ ਥਾਈ। ਇਸ ਤਰ੍ਹਾਂ ਜਿਹੜਾ ਗੁੰਦਾ ਖੱਤਰੀ ਜਿੱਥੋਂ ਆਇਆ ਸੀ ਉਸ ਥਾਂ ਤੇ ਨਾਲ ਭੇਜ ਦਿੱਤਾ ਇਹਨਾਂ ਨੂੰ। ਗੁਰ ਸਨਮੁਖ ਮੁਖ ਰਾਖ ਪਿਆਨਾ। ਧੰਨ ਗੁਰੂ ਅਮਰਦਾਸ ਸਾਹਿਬ ਜੀ, ਪੂਰੇ ਸਤਿਗੁਰੂ ਦੇ ਵੀ ਕਿਵੇਂ ਹਾਜ਼ਰ, ਉਹਨਾਂ ਦਾ ਆਦਰ ਸਤਿਕਾਰ ਕਿਵੇਂ ਭੈ ਦੇ ਵਿੱਚ ਰਹਿਣਾ ਹੈ। ਗੁਰੂ ਅੰਗਦ ਸਾਹਿਬ ਵੱਲੋਂ ਮੁਖ ਰੱਖ ਕੇ ਚੱਲੇ ਹਨ। ਪਾਛਲ ਦਿਸ਼ਾ ਧਰਤ ਪਗ ਜਾਣਾ। ਹਾਂ, ਇਸ ਤਰ੍ਹਾਂ ਕਹਿੰਦੇ ਵੀ ਗੁਰੂ ਦੇ ਤਰਫ ਆਪਣੀ ਪਿੱਠ ਨਹੀਂ ਕਰਨੀ ਹੈ, ਪਿਛਲੀ ਤਰਫ ਨੂੰ ਪਿੱਠ ਪਿੱਛੇ ਨੂੰ ਪੈਰ ਰੱਖ ਰਹੇ ਆ, ਗੁਰੂ ਮਹਾਰਾਜ ਦੇ ਸਾਹਮਣੇ ਮੁੱਕ ਕਰਕੇ ਜਾ ਰਹੇ ਆ ਪਿਛਲਕੁਰੀ। ਇਸ ਪ੍ਰਕਾਰ ਸੁਤ ਪਰਖਣ ਕਰੇ। ਹਾਂ, ਕਵੀ ਸੰਤੋਖ ਸਿੰਘ ਜੀ ਕਹਿੰਦੇ, ਹੇ ਸਰੋਤਾ, ਜਦੋਂ ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਸਾਰਿਆਂ ਸਿੱਖ ਸੰਗਤਾਂ ਦੇ ਸਾਹਮਣੇ ਦੋਵਾਂ ਪੁੱਤਰਾਂ ਨੂੰ ਪਰਖ ਲੈਣਾ ਕੀਤਾ, ਭਰਮ ਸਭਨ ਸਿੱਖਣ ਕੇ ਹਰੇ। ਇੰਨੇ ਸਿੱਖ ਬੈਠੇ ਸੀ, ਕਿਸੇ ਨੂੰ ਭਰਮ ਸੀ ਵੀ ਸ਼ਾਇਦ ਦਾਸੂ ਮਾਲਕ ਦਾਤੂ ਤੇ ਲਾਈ ਬੈਠਾ ਸੀ, ਇਸ ਤਰ੍ਹਾਂ ਉਹ ਸਾਰੇ ਭਰਮ ਭੁਲੇਖੇ ਮਹਾਰਾਜ ਨੇ ਨਾਸ਼ ਕਰ ਦਿੱਤੇ। ਜਾਣਤ ਭਏ ਕਰੀ ਬਹੁ ਸੇਵਾ। ਸਾਰੇ ਜਿਹੜੇ ਸਿਆਣੇ ਸਿੱਖ ਜਾਣ ਗਏ ਆ ਵੀ ਗੁਰੂ ਅਮਰਦਾਸ ਸਾਹਿਬ ਜੀ ਨੇ 12 ਸਾਲ ਤੱਕ ਲੱਕ ਬੰਨ ਕੇ ਗੁਰੂ ਘਰ ਦੀ ਸੇਵਾ ਕੀਤੀ ਹੈ, ਇਸ ਕਰਕੇ ਗੁਰਦੇਵ ਗੁਰੂ ਅੰਗਦ ਸਾਹਿਬ ਜੀ ਨੂੰ ਆਪਣੇ ਉੱਪਰ ਬੜਾ ਭਾਰੀ ਇਹਨਾਂ ਨੇ ਖੁਸ਼ ਕਰ ਲਿਆ, ਰਜਾ ਲਿਆ। ਗੁਰ ਪਰਮੇਸ਼ਰ ਸੇਵ ਬਸੀ ਹੈ। ਸਿਆਣੇ ਗੁਰਸਿੱਖ ਆਪੋ ਵਿੱਚ ਹੀ ਕਹਿੰਦੇ ਵੀ ਜਿਹੜੇ ਪੂਰੇ ਗੁਰੂ ਹੁੰਦੇ ਆ ਤੇ ਪਰਮੇਸ਼ਰ ਵਾਹਿਗੁਰੂ ਜੀ ਹੁੰਦੇ, ਉਹ ਤਾਂ ਸੇਵਾ ਦੇ ਬਸ ਹੈ। ਜਿਨਕੀ ਹੰਤਾ ਹਿਰਦੈ ਨਸੀ ਹੈ। ਜਿਨ੍ਹਾਂ ਦੇ ਹਿਰਦਿਆਂ ਵਿੱਚੋਂ ਹੰਗਤਾ ਨਾਸ਼ ਹੋ ਗਈ ਹੋਈ ਹੈ, ਉਹ ਵੀ ਸੇਵਕ ਸਤਿਗੁਰੂ ਨੂੰ ਪਰਮੇਸ਼ਰ ਨੂੰ ਆਪਣੇ ਉੱਪਰ ਖੁਸ਼ ਕਰ ਹੀ ਲੈਂਦੇ। ਕਿਉਂ ਨਾ ਹੋਏ ਤਿਨਕੇ ਅਨੁਕੂਲੀ। ਹਾਂ ਵੀ ਗੁਰੂ ਪਰਮੇਸ਼ਰ ਜਿਨ੍ਹਾਂ ਦੇ ਹਿਰਦਿਆਂ ਵਿੱਚੋਂ ਹਮੈ ਹੰਕਾਰ ਨਾਸ਼ ਹੋਈ, ਫਿਰ ਉਹਨਾਂ ਦੇ ਅਨੁਸਾਰ ਹੀ ਉਹਨਾਂ ਦੇ ਉੱਪਰ ਗੁਰੂ ਪਰਮੇਸ਼ਰ ਕਿਉਂ ਨਾ ਦਿਆਲੂ ਕਿਰਪਾਲੂ ਹੋਣ ਵੀ ਹੁੰਦਾ ਹੀ ਹੈ। ਸਿਮਰਹਿ ਜੇ ਔਰ ਸਭ ਕਿਛੂ ਭਾਲੀ ਭੁੱਲੀ। ਜਿਹੜਾ ਸਭ ਕੁਝ ਘਰ ਘਾਟ ਭੁੱਲ ਕੇ ਤੇ ਗੁਰੂ ਪਰਮੇਸ਼ਰ ਨੂੰ ਸਿਮਰਦੇ, ਉਹਨਾਂ ਦੇ ਗੁਰੂ ਪਰਮੇਸ਼ਰ ਬਸ ਹੋ ਹੀ ਜਾਂਦੇ। ਹਮਰੋ ਪਿਤਾ ਪੁੱਤਰ ਹੰਕਾਰੇ। ਹਾਂ, ਬਾਕੀ ਵੀ ਜਿਹੜੇ ਪੁੱਤਰ ਉਹ ਤਾਂ ਹੰਕਾਰੇ ਹੋਏ ਆ ਵੀ ਸਾਡਾ ਹੀ ਹੈ ਪਿਓ ਗੁਰੂ ਅੰਗਦ ਸਾਹਿਬ। ਸਭ ਭਾਵ ਕੇ ਹਿਰਦੈ ਨਾ ਧਾਰ। ਸੇਵ ਭਾਵ ਕੇ ਹਿਰਦੈ ਨਾ ਧਾਰੇ। ਸੇਵ ਭਾਵ ਕੋ ਹਿਰਦੈ ਨਾ ਧਾਰੇ, ਵੀ ਸੇਵਾ ਵਾਲੀ ਜਿਹੜੀ ਭਾਵਨਾ ਹੈ ਵੀ ਬਾਕੀ ਸਿੱਖ ਦੂਰੋਂ ਆ ਕੇ ਸੇਵਾ ਕਰੀ ਜਾਂਦੇ, ਸਾਨੂੰ ਕੀ ਸੱਪ ਲੜਿਆ ਅਸੀਂ ਵੀ ਕਰੀਏ, ਉਹੇ ਜੀ ਭਾਵਨਾ ਇਹ ਜਿਹੜੇ ਸਾਡੇ ਪੁੱਤਰ ਹਿਰਦੇ ਵਿੱਚ ਧਾਰ ਹੀ ਨਹੀਂ ਡੱਕਾ ਨਹੀਂ ਤੋੜ ਰਹੇ। ਜਿਮ ਸ੍ਰੀ ਨਾਨਕ ਦੀਨਸ ਦਾਸ। ਹਾਂ, ਸਿਆਣੇ ਸਿੱਖ ਆਪੋ ਵਿੱਚ ਹੀ ਵਿਚਾਰਾਂ ਕਰ ਰਹੇ ਹੈ ਵੀ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਵੀ ਆਪਣੇ ਦਾਸ ਨੂੰ ਜਿਹੜਾ ਸੇਵਾ ਕਰਨ ਵਾਲਾ ਸੀ ਉਸਨੂੰ ਸਭ ਕੁਝ ਦਿੱਤਾ ਸੀ, ਭਾਵ ਗੁਰੂ ਅੰਗਦ ਸਾਹਿਬ ਜੀ ਦੇ ਸਾਹਮਣੇ ਇਹਨਾਂ ਨੇ ਸੇਵਾ ਕੀਤੀ ਸੀ ਤਾਂ ਇਹਨਾਂ ਨੂੰ ਉਹਨਾਂ ਨੇ ਸਭ ਕੁਝ ਦਿੱਤਾ ਸੀ। ਸ੍ਰੀ ਚੰਦ ਤਜ ਲਖਮੀ ਦਾਸ। ਆਪਣੇ ਪੁੱਤਰ ਸ੍ਰੀ ਚੰਦ ਸੀ, ਲਖਮੀ ਚੰਦ ਸੀ, ਦੋਹਾਂ ਨੂੰ ਛੱਡ ਦਿੱਤਾ ਸੀ। ਉਹ ਤਾਂ ਸੱਤਾ ਬਲਵੰਡਾ ਨੇ ਬਾਣੀ ਵਿੱਚ ਕਿਹਾ, ਦਿਲ ਖੋਟਾ ਆਕੀ ਫਿਰ ਨਿਬੰਨ ਭਾਰ ਹੁਸੈਨ ਛੱਠੀ ਹੋਵੇ, ਦਿਲ ਦੇ ਖੋਟੇ ਆਕੀ ਹੋਏ ਫਿਰਦੇ ਸੀ ਪਿਤਾ ਗੁਰੂ ਨਾਨਕ ਸਾਹਿਬ ਤੋਂ। ਹਮਹਕਾਰ ਦੀ ਜਿਵੇਂ ਬੜੀ ਭਾਰੀ ਛੱਟ ਹੈ ਉਹ ਆਪਣੇ ਸਿਰ ਤੇ ਚੁੱਕੀ, ਬੜਾ ਹਮਹਕਾਰ ਸੀ, ਅਸੀਂ ਗੁਰੂ ਕੇ ਪੁੱਤਰ ਹਾਂ, ਸਾਡੇ ਵਰਗਾ ਕੌਣ ਹੈ। ਇਸ ਕਰਕੇ ਉਹ ਖਾਲੀ ਰਹਿ ਗਏ ਸਨ ਤੇ ਗੁਰੂ ਅੰਗਦ ਸਾਹਿਬ ਜੀ ਨੇ, ਗੁਰੂ ਨਾਨਕ ਸਾਹਿਬ ਜੀ ਨੇ ਦੋਹਾਂ ਪੁੱਤਰਾਂ ਨੂੰ ਹਮੈ ਹੰਕਾਰੀ ਜਾਣ ਕੇ ਛੱਡ ਦਿੱਤਾ ਸੀ। ਤੈਸੇ ਇਨਹੋ ਕੀਨ ਸਭ ਜਾਣੀ। ਸਾਰੇ ਗੁਰਸਿੱਖਾਂ ਨੇ ਗੱਲ ਜਾਣ ਲਈ ਵੀ ਉਹ ਗੁਰੂ ਨਾਨਕ ਸਾਹਿਬ ਵਾਲੀ ਗੱਲ ਇਹਨਾਂ ਨੇ ਕੀਤੀ ਹੈ ਵੀ ਗੁਰੂ ਅਮਰਦਾਸ ਸਾਹਿਬ ਜੀ ਨੇ ਸੇਵਾ ਕੀਤੀ ਹੈ ਤੇ ਇਹੀ ਹੈ ਜਿਹੜੀ ਗੁਰਤਾਗਦੀ ਦੀ ਬਖਸ਼ਿਸ਼ ਇਹਨਾਂ ਨੂੰ ਹੋਣੀ ਚਾਹੀਦੀ ਹੈ। ਲਹਿਓ ਪਰਮ ਪਦ ਸੇਵਾ ਠਾਣੀ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ 12 ਸਾਲ ਤੱਕ ਜਿਹੜੀ ਇਹ ਮਹਾਨ ਸੇਵਾ ਕੀਤੀ, ਇਸ ਕਰਕੇ ਉੱਚੇ ਅਹੁਦੇ ਨੂੰ ਇਹਨਾਂ ਨੇ ਲੈ ਲਿਆ ਹੈ, ਇਹਦੇ ਤੇ ਬੈਠ ਹੀ ਜਾਣਾ ਹੈ। ਇਤਿਆਦਿਕ ਸਿੱਖ ਆਪਸ ਮਾਹੇ। ਇਸ ਤੋਂ ਆ ਲੈ ਕੇ ਜਿਹੜੇ ਸਿਆਣੇ ਸਿੱਖ ਸੇਵਕ ਆਪੋ ਵਿੱਚ ਹੀ ਸ੍ਰੀ ਗੁਰ ਕਰ ਹੈ ਅਨਜਿਤੀ ਨਾ ਹੈ। ਗੁਰੂ ਅੰਗਦ ਸਾਹਿਬ ਜੀ ਜੋ ਕੁਝ ਕਰ ਕਰਾ ਰਹੇ ਹੈ, ਜੋ ਵੀ ਕਰ ਰਹੇ ਹੈ ਵੀ ਇਹ ਅਯੋਗ ਨਹੀਂ ਕੋਈ ਕਰ ਰਹੇ ਹੈ, ਬੇਇਨਸਾਫ਼ੀ ਵਾਲੀ ਗੱਲ ਨਹੀਂ ਕਰ ਰਹੇ, ਯੋਗਤਾ ਵਾਲੀ ਜਿਹੜੀ ਗੱਲ ਹੈ ਇਨਸਾਫ਼ ਵਾਲੀ ਕਰ ਕਰਾ ਰਹੇ ਹਨ। ਵੀ ਜਿਹਨਾਂ ਨੇ ਮਹਾਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਸੇਵਾ ਕੀਤੀ ਹੈ ਉਹਨਾਂ ਨੂੰ ਇਹ ਸਭ ਕੁਛ ਮਿਲਣਾ ਚਾਹੀਦਾ ਹੈ। ਜਿਹੜਾ ਗੁਰੂ ਕਾ ਪੁੱਤਰ ਵੀ ਹੋ ਕੇ ਅਤੇ ਕੁਝ ਨਹੀਂ ਕਰਾ ਰਿਹਾ ਹੈ, ਉਸ ਨੂੰ ਵੀ ਇਹ ਫਿਰ ਕਿਵੇਂ ਐਸੀ ਬਖਸ਼ਿਸ਼ ਹਾਸਲ ਹੋਵੇ। ਇਹ ਪਰਮੇਸ਼ਰ ਨੇ ਐਸਾ ਉਹ ਗੁਰੂ ਸਰੂਪ ਦੇ ਵਿੱਚ ਆ ਕੇ ਜਿਹੜਾ ਅਸਲੀ ਸਹੀ ਅਸੂਲ ਹੈ ਵੀ ਜਿਹੜਾ ਕਰਦਾ ਉਹਨੂੰ ਹੀ ਮਿਲਣਾ ਚਾਹੀਦਾ, ਵਿਹਲਣ ਨੂੰ ਨਹੀਂ ਕੁਛ ਮਿਲਣਾ ਚਾਹੀਦਾ ਹੈ। ਆਮ ਬਹੁ ਮਮਤਾ ਵਿੱਚ ਆ ਕੇ ਜਿੰਨੇ ਕੋਈ ਮਾਂ ਪਿਓ ਭਾਵੇਂ ਉਹ ਡੱਕਾ ਨਾ ਤੋੜੇ, ਕੁਝ ਨਾ ਕਰੇ, ਪੁੱਠੇ ਸਿੱਧੇ ਕੰਮ ਕਰੀ ਜਾਏ ਅਤੇ ਉਹਨੂੰ ਸਭ ਕੁਛ ਦੇ ਕੇ ਜਾਣਗੇ ਵੀ ਮਹਾਰਾਜ ਨੇ ਇਹ ਸਿੱਖਿਆ ਦਿੱਤੀ ਵੀ ਜਿਹੜਾ ਕੋਈ ਯੋਗ ਬਣਦਾ ਉਹਨੂੰ ਆਪਣੇ ਥਾਂ 'ਤੇ ਬਿਠਾਓ, ਉਹਨੂੰ ਦਿਓ ਤਾਂ ਕਿ ਉਹਨੂੰ ਵਧਾਵੇ ਫੁਲਾਵੇ। ਇਸ ਸਿਆਣਿਆਂ ਨੇ ਉਹ ਆਪੋ ਤਰ੍ਹਾਂ ਦੀ ਕਲਪਨਾ ਜੀ ਕੀਤੀ ਹੈ ਵੀ ਇੱਕ ਤਾਂ ਪੁੱਤਰ ਹੁੰਦੇ, ਇੱਕ ਸੁਪੁੱਤਰ ਹੁੰਦੇ, ਇੱਕ ਕੁਪੁੱਤਰ ਹੁੰਦੇ, ਵੀ ਇੱਕ ਤਾਂ ਪੁੱਤਰ ਹੁੰਦੇ ਵੀ ਜਿੰਨੀ ਕੁ ਆਪਣੇ ਪਿਓ ਦਾਦੇ ਦੀ ਜ਼ਮੀਨ ਜਦਾਦ ਉਨੀ ਕੁ ਬਣਾਈ ਰੱਖਦੇ ਆ, ਨਾ ਉਹਨੂੰ ਵਧਾਉਂਦੇ ਆ ਨਾ ਕੋਈ ਘਟਾਉਂਦੇ ਹੈ। ਇਸ ਕਰਕੇ ਵੀ ਇਹ ਪੁੱਤਰ ਹਨ। ਇਹ ਜਿਹੜੇ ਕਹਿੰਦੇ ਕੋਈ ਆਪਣੇ ਪਿਓ ਦਾਦੇ ਦੀ ਜਿਹੜੀ ਕੋਈ ਜ਼ਮੀਨ ਜਾਇਦਾਦ ਉਹਨੂੰ ਜ਼ਿਆਦਾ ਵਧਾ ਫੈਲਾ ਦੇਣ, ਦੁੱਗਣੀ ਤਿੱਗਣੀ ਚੌਗਣੀ ਕਰ ਦੇਣ, ਉਹਨਾਂ ਨੂੰ ਕਹਿੰਦੇ ਵੀ ਇਹ ਤਾਂ ਵੀ ਸੁਪੁੱਤਰ ਹੋਇਆ ਹੈ, ਇਹ ਤਾਂ ਪਿਓ ਦਾਦੇ ਨਾਲੋਂ ਵੀ ਸਿਆਣਾ ਹੈ, ਵਧ ਗਿਆ ਨੇ ਵਧਾਇਆ ਹੈ। ਅਤੇ ਕਹਿੰਦੇ ਹੁੰਦਾ ਕੁਪੁੱਤਰ ਜਿਹੜਾ ਪਿਓ ਦਾਦੇ ਦੀ ਇਕੱਠੀ ਕਰੀ ਸਾਰਾ ਝਾੜ ਕੇ ਰੱਖਦੇ, ਸਭ ਵੇਚ ਵੱਟ ਕੇ ਖਾ ਜੇ ਅਤੇ ਫਿਰ ਦਰ ਦਰ ਧੱਕੇ ਖਾਂਦਾ, ਉਹਨੂੰ ਕਹਿੰਦੇ ਵੀ ਇਹ ਤਾਂ ਕੁਪੁੱਤ ਜੰਮਿਆ ਹੈ। ਇਸ ਤਰ੍ਹਾਂ ਫਿਰ ਉਸ ਤੋਂ ਬਾਅਦ ਵੀ ਸੁਪੁੱਤਰਾਂ ਵਿੱਚੋਂ ਸ੍ਰੇਸ਼ਟ ਸੁਪੁੱਤਰ ਉਹ ਜਿਹੜਾ ਕੋਈ ਉਹਨੂੰ ਕਹਿੰਦੇ ਵੀ ਜਿਹੜਾ ਕੋਈ ਗੁਰੂ ਵਾਲਾ ਬਣ ਕੇ ਗੁਰੂ ਘਰ ਵਿੱਚ ਆ ਕੇ ਫਿਰ ਲੱਕ ਬੰਨ ਕੇ ਗੁਰੂ ਪਰਮੇਸ਼ਰ ਦੀ ਸੇਵਾ ਕਰੇ ਅਤੇ ਗੁਰੂ ਘਰ ਦੀ ਸੇਵਾ ਕਰਕੇ ਅਤੇ ਸੇਵਾ ਕਰਨ ਦੇ ਅੱਗੇ ਯੋਗ ਬਣ ਜਾਏ, ਸੇਵਾ ਕਰੀ ਚੱਲੇ ਮਨ ਨੂੰ ਨੀਵਾਂ ਕਰਕੇ ਅਤੇ ਆਪ ਕੁਝ ਬਣ ਕੇ ਨਾ ਬੈਠੇ। ਉਹਨੂੰ ਕਹਿੰਦੇ ਵੀ ਇਹ ਸ੍ਰੇਸ਼ਟ ਪੁੱਤਰਾਂ ਵਿੱਚੋਂ ਸ੍ਰੇਸ਼ਟ ਸੁਪੁੱਤਰ ਹੈ, ਇਹ ਅਸਲੀ ਪੁੱਤਰ ਪਰਮੇਸ਼ਰ ਦਾ ਪੁੱਤਰ ਹੈ। ਸਫਲ ਜਨ ਹਰ ਜਨ ਕਾ ਪੂਜਾ ਜਨ ਕੀਨਾ ਸੋਚ ਵਿਦਾਤਾ, ਉਹ ਜਿਹੜੇ ਸਵਾਸ ਸਵਾਸ ਸਿਮਰਨ ਕਰਨ ਵਾਲੇ ਉਹਨਾਂ ਨੂੰ ਫਿਰ ਇਹ ਸ੍ਰੇਸ਼ਟ ਪੁੱਤਰ ਕਿਹਾ। ਸੰਤ ਸਾਈਂ ਦੇ ਲਾਡਲੇ, ਸੰਤ ਸਾਈਂ ਦੇ ਪੂਤ, ਸੰਤ ਨ ਹੋਤੇ ਜਗਤੋਂ ਤੋਂ ਸਾਈਂ ਜਾਂਦਾ ਊਤ, ਇਹ ਸ੍ਰੇਸ਼ਟ ਪੁੱਤਰਾਂ ਵਿੱਚੋਂ ਸ੍ਰੇਸ਼ਟ ਪੁੱਤਰ ਵਾਹਿਗੁਰੂ ਦੇ ਜਿਹੜੇ ਪਿਆਰੇ ਨੇ ਉਹਦੇ ਵਿੱਚ ਚੁਣਨ ਵਾਲੇ, ਸੇਵਾ ਭਗਤੀ ਕਰਨ ਵਾਲੇ ਨੇ। ਇਸ ਕਰਕੇ ਵੀ ਇਹ ਗੁਰੂ ਅਮਰਦਾਸ ਸਾਹਿਬ ਜੀ ਐਸੇ ਹੈ, ਇਹ ਯੋਗਤਾ ਰੱਖਦੇ ਇਸ ਗੱਦੀ ਦੇ ਉੱਪਰ ਬੈਠਣ ਲਈ, ਅਤੇ ਗੁਰੂ ਅੰਗਦ ਸਾਹਿਬ ਜੀ ਇਹ ਵੀ ਗੱਲ ਯੋਗਤਾ ਵਾਲੀ ਕਰ ਰਹੇ ਆ, ਪੁੱਤਰਾਂ ਨੂੰ ਛੱਡ ਰਹੇ ਆ, ਇਹਨਾਂ ਨੂੰ ਨਿਵਾਜ ਰਹੇ ਆ, ਕੋਈ ਅਨਰੁਚੀ ਨਹੀਂ, ਬੇਇਨਸਾਫੀ ਨਹੀਂ ਹੈ। ਸਿਆਣੇ ਸਿੱਖ ਸਾਰੇ ਇਸ ਤਰ੍ਹਾਂ ਕਹਿ ਕਹਾ ਰਹੇ ਹੈ। ਬਾਕੀ ਸੰਸਾਰ ਦੇ ਵਿੱਚ ਇਹੋ ਜਿਹੇ ਲੋਕਾਂ ਦਾ ਵੀ ਕੋਈ ਘਾਟਾ ਨਹੀਂ ਵੀ ਜਿਹੜੇ ਗਲਤ ਲੋਕਾਂ ਦੀ ਮਦਦ ਕਰਨ, ਗਲਤ ਲੋਕਾਂ ਨੂੰ ਸਹੀ ਕਹਿਣ। ਲਤਕਾ ਨਾ ਚੌਧਰੀ ਕੁੜੀ ਪੂਰੇ ਥਾਓ ਵੀ ਇੱਥੇ ਜਿਹੜਾ ਬਹੁਤੀਆਂ ਇਲਤਾਂ ਕਰੇ, ਸ਼ਰਾਰਤਾਂ ਕਰੇ, ਉਹਨੂੰ ਕਹਿੰਦੇ ਬੜਾ ਬਈ ਚੌਧਰੀ ਹੈ, ਇਹ ਬੜਾ ਲੰਬਰਦਾਰ ਹੈ, ਸਿਆਣਾ ਸੂਝਵਾਨ ਹੈ, ਬੜੀ ਇਹਨੂੰ ਗੱਲ ਕਰਨੀ ਆਉਂਦੀ ਹੈ, ਆ ਸ਼ਰਾਰਤ ਦੀ ਗੱਲ ਕਰੇ, ਇੱਧਰ ਲਾਈ ਉੱਧਰ ਬਿਝਾਈ, ਕਲਯੁਗ ਵਿੱਚ ਉਹਨੂੰ ਚੌਧਰੀ ਕਹਿੰਦੇ ਹੈ। ਅਤੇ ਜਿਹੜੀ ਝੂਠੀ ਮੂਠੀ ਧੀਵੀ ਹੈ ਸੌ, ਇੱਧਰ ਨਹੀਂ ਲਾਈ ਬਿਝਾਈ, ਉਹਦਾ ਨਾਂ ਕਹਿੰਦੇ ਕੁੜੀ ਪੂਰੇ ਥਾਉ, ਕਹਿੰਦੇ ਉਹ ਥਾਂ ਪੂਰੇ ਕਰਦੀ ਹੈ, ਮਰਨੇ ਪਰਨੇ ਉਹ ਸਾਰਿਆਂ ਤੋਂ ਮੂਹਰੇ ਹੁੰਦੀ ਹੈ। ਇਹੋ ਜਿਹਾ ਕਲਯੁਗ ਦੇ ਵਿੱਚ ਇਹ ਸਿਲਸਿਲਾ ਹੈ। ਇਹ ਗੁਰੂ ਨਾਨਕ ਸਾਹਿਬ ਵਾਲਿਆਂ ਨੇ ਸਾਰਾ ਖੋਲ ਖੋਲ ਕੇ ਦੱਸਿਆ, ਅਤੇ ਜੇ ਦੇਖੀਏ ਇਹ ਸੋਲਾਂ ਨਹੀਂ ਸੱਚ, ਜਿੱਧਰ ਕਿੱਧਰ ਇਹੀ ਲਾਣਾ ਪ੍ਰਧਾਨ ਬਣਿਆ ਪਿਆ। ਸਤਿਗੁਰੂ ਕਿਰਪਾ ਕਰਨ, ਬਖਸ਼ਾ ਕਰਨ, ਇਹ ਸਾਨੂੰ ਐਸਾ ਇਤਿਹਾਸ ਸੁਣ ਕੇ ਸ੍ਰੇਸ਼ਟ ਮੱਤ ਆਏ, ਅਸੀਂ ਲੱਕ ਬੰਨ ਕੇ ਸਤਿਗੁਰੂ ਦੇ ਘਰ ਦੀ ਸੇਵਾ ਕਰੀਏ ਤਾਂ ਕਿ ਕੁਝ ਨਾ ਕੁਝ ਹਾਸਲ ਕਰ ਲਈਏ, ਜੀਵਨ ਸਫਲ ਹੋ ਜਾਏ, ਪਰਲੋਕ ਸਹੇਲਾ ਬਣ ਜਾਏ। ਇਹ ਅਰਦਾਸ ਵਿੱਚ ਆਪਾਂ ਹੁਣ ਜਾਚਨਾ ਕਰੀਏ ਜੀ। ਤੈਸੇ ਇਨਹੋ ਕੀਨ ਸਭ ਜਾਨੇ, ਲਹਿਓ ਪਰਮ ਪਦ ਸੇਵਾ ਠਾਨੇ, ਇਤਿਆਦਿਕ ਸਿੱਖ ਆਪਸ ਮਾਹੇ, ਸ੍ਰੀ ਗੁਰ ਕਰ ਹੈ ਅਨੁਚਿਤੀ ਨਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।